ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਕਬਿਤ ਸੁਦਾ ਕੀ ਤਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ ਮਹਾ ਸ਼ਵੇਤ ਰੰਗਨੀ ਮਹਾਨ ਮਨ ਮਾਨੀ ਹੈ ਕਿਦੋਂ ਇਹ ਹੰਸਨੀ ਸੀ ਮਾਨਸ ਵਿਤੰਸਨੀ ਹੈ ਗੁਣੀ ਨ ਪ੍ਰਸੰਸਨੀ ਸਰਬ ਜਗ ਜਾਨੀ ਹੈ ਸੁਧਾ ਕੀ ਤਰੰਗਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਬੇਨਤੀ ਬੇਨਤ ਕਿਰਪਾ ਨਾਲ ਰਹਿਮਤ ਅਤੇ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ ਆਪਸ ਕੁਰਸਿਕ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਜੋ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਜਿਸ ਵਿੱਚੋਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ ਇਹ ਕੱਲ੍ਹ ਦੇ ਦੀਵਾਨ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਵਾਹ ਦੀ ਰਸਮ ਪੂਰੀ ਕਰਕੇ ਬਰਾਲ ਸ਼ਹਿਰ ਸੁਲਤਾਨਪੁਰ ਪਹੁੰਚੇ ਇੱਥੇ ਜਿਵੇਂ ਸੁਲਤਾਨਪੁਰ ਦੀਆਂ ਮਾਈਆਂ ਬੋਲੀਆਂ ਨੇ ਨਵਵਿਆਹੀ ਸੁਲੱਖਣੀ ਦਾ ਮੂੰਹ ਚੁੱਕਿਆ ਬੀਬੀ ਨਾਨਕੀ ਜੀ ਨੂੰ ਵਧਾਈਆਂ ਦਿੱਤੀਆਂ ਖੁਸ਼ੀਆਂ ਦੇ ਵਿੱਚ ਵਾਜੇ ਵਜਾਏ ਅਤੇ ਦਾਨ ਦੀ ਧਾਰਾ ਚੱਲੀ ਇਸੇ ਤਰ੍ਹਾਂ ਇਹ ਬਣੀ ਬਣਾਈ ਸਜੀ ਸਜਾਈ ਹੋਈ ਜਿਹੜੀ ਬਰਾਤ ਹੈ ਉਹ ਲਾੜੀ ਲਾੜੀ ਸਹਿਤ ਸੁਲਤਾਨਪੁਰ ਤੋਂ ਚੱਲਦੀ ਹੋਈ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਵਤਾਰ ਧਿਆਨ ਵਾਲਾ ਦਿਨ ਨਗਰ ਹੈ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਕੱਲ੍ਹ ਅਸੀਂ ਸਤਿਕਾਰ ਨਾਲ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਾਂ, ਇੱਥੇ ਪਹੁੰਚੀ। ਇੱਥੇ ਜਿਵੇਂ ਮਾਤਾ ਜੀ ਨੇ ਆਪਣੀ ਨੂੰਹ ਦਾ ਮੁੱਖ ਤੱਕਿਆ ਅਤੇ ਖੁਸ਼ੀਆਂ ਮਨਾਈਆਂ, ਮਾਈਆਂ ਬੀਬੀਆਂ ਨੇ ਆ ਕੇ ਇੱਥੇ ਵੀ ਵਧਾਈਆਂ ਦਿੱਤੀਆਂ, ਬੇਅੰਤ ਬੇਅੰਤ ਦਾਨ ਕੀਤਾ ਗਿਆ। ਇਸੇ ਤਰ੍ਹਾਂ ਫਿਰ ਜਿਵੇਂ ਮੂਲ ਚੰਦ ਜੀ ਲੈਣ ਵਾਸਤੇ ਆਪਣੀ ਸਪੁੱਤਰੀ ਨੂੰ ਆ ਗਏ ਸਨ, ਉਸ ਵੇਲੇ ਪਰਮਾਨੰਦ ਜੀ ਸਮਝਾਇਆ ਬੁਝਾਇਆ ਵੀ ਹੁਣ ਇਹ ਜਿਹੜੀ ਸਾਡੀ ਸਪੁੱਤਰੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਕੋਲ ਜਾਏਗੀ, ਉਹ ਇਹਦਾ ਮੁਖੜਾ ਤੱਕੇਗੀ, ਉਦੋਂ ਬਾਅਦ ਫਿਰ ਇੱਥੇ ਵਾਪਸ ਪਰਤਣਗੇ। ਇਹ ਮੋਦੀਖਾਨੇ ਦਾ ਜਿਵੇਂ ਕਾਰੋਬਾਰ ਸ਼ੁਰੂ ਕੀਤਾ, ਉਸਨੂੰ ਚਲਾਉਣਗੇ, ਇਸਲਾਮਾਬਾਦ ਤੋਂ ਵੀ ਲੈ ਜਾਈ। ਇਸ ਤਰ੍ਹਾਂ ਇਹ ਮੂਲ ਚੰਦ ਸੁਲਤਾਨਪੁਰ ਤੋਂ ਵਾਪਸ ਹੋ ਗਿਆ ਸੀ। ਜਿਵੇਂ ਮਹੀਨਾ ਲੰਘਣ ਤੋਂ ਬਾਅਦ ਫਿਰ ਇਹ ਰਾਏ ਭੋਏ ਦੀ ਤਲਵੰਡੀ ਨਗਰ ਵਿਖੇ ਆਪਣੀ ਸਪੁੱਤਰੀ ਨੂੰ ਲੈਣ ਵਾਸਤੇ ਆਇਆ, ਅਤੇ ਉਹ ਪ੍ਰਸੰਗ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਇੱਕ ਮਹੀਨਾ ਪੂਰਿਆਂ ਕਰਕੇ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਦੇ ਹੋਏ ਸੁਲਤਾਨਪੁਰ ਆ ਗਏ ਸਨ। ਇੱਥੇ ਫਿਰ ਮੋਦੀਖਾਨੇ ਦਾ ਜਿਹੜਾ ਕੰਮ ਹੈ ਉਹ ਚੜ੍ਹਦੀ ਕਲਾ ਵਿੱਚ ਫਿਰ ਸ਼ੁਰੂ ਕਰ ਦਿੱਤਾ। ਉਹ ਪ੍ਰਸੰਗ ਵੀ ਅੱਜ ਹੀ ਆ ਰਿਹਾ ਹੈ। ਉਹ ਜਿਸ ਤਰ੍ਹਾਂ ਇਹ ਸਾਰੇ ਪ੍ਰਸੰਗ ਆਉਂਦੇ ਹੈ, ਆਪਾਂ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਸੁਧਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ। ਕਵੀ ਸੰਤੋਖ ਸਿੰਘ ਜੀ ਇਹ ਇਤਿਹਾਸ ਦੇ ਵਿੱਚ ਪ੍ਰਸੰਗ ਕਹਿਣ ਤੋਂ ਪਹਿਲਾਂ ਜੋ ਇਹ ਤੁਰਕੀ ਬਾਣੀ, ਸੱਚ ਕੀ ਬਾਣੀ, ਅਕਾਲ ਗੋ ਬਾਣੀ, ਖਸਮ ਕੀ ਬਾਣੀ ਹੈ, ਇਹਦੀ ਮਹਿਮਾ ਦਾ ਮੰਗਲ ਕਰ ਰਹੇ ਹੈ ਵੀ ਇਹ ਸੱਚ ਕੀ ਬਾਣੀ, ਤੁਰਕੀ ਬਾਣੀ ਕੈਸੀ ਮਹਾਨ ਹੈ। ਉਹ ਕਈ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਗੁਰਬਾਣੀ ਨੂੰ ਸਰਵੋਤਮ ਜਣਾ ਰਹੇ ਹੈ। ਜਿੰਨੀਆਂ ਬਾਣੀਆਂ ਉਹਨਾਂ ਦੇ ਵਿੱਚੋਂ ਜਿਹੜੀ ਗੁਰਬਾਣੀ ਹੈ, ਗੁਰੂ ਹੈ, ਜਿਵੇਂ ਬਾਣੀ ਗੁਰੂ, ਗੁਰੂ ਹੈ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਵੀ ਜਿੰਨੀਆਂ ਬਾਣੀਆਂ ਹਨ ਉਹਨਾਂ ਵਿੱਚੋਂ ਜਿਹੜੀ ਗੁਰਬਾਣੀ ਹੈ, ਸਿਰੋ ਕੀ ਸ਼੍ਰੋਮਣੀ ਬਾਣੀ ਹੈ, ਯਾਨੀ ਉਹਨਾਂ ਬਾਣੀਆਂ ਦੀ ਵੀ ਜਿਹੜੀ ਗੁਰਬਾਣੀ ਹੈ, ਗੁਰੂ ਹੈ, ਮਹਾਨ ਹੈ। ਸੋ ਇਸ ਤਰ੍ਹਾਂ ਇਹ ਦ੍ਰਿਸ਼ਟਾਂਤ ਦੇ ਕੇ ਕਹਿੰਦੇ, ਸੁਧਾ ਕੀ ਤਰੰਗਣੀ ਸੀ, ਰੋਗ ਭ੍ਰਮ ਭੰਗਣੀ ਹੈ। ਇਹ ਜਿਹੜੀ ਗੁਰਬਾਣੀ ਹੈ, ਸੱਚ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਅਕਾਲ ਗੋ ਬਾਣੀ ਹੈ, ਕਹਿੰਦੇ ਅਮਰ ਦੀ ਤਰੰਗਣੀ ਨਦੀ ਵਾਂਗ ਹੈ। ਅਤੇ ਅੰਮ੍ਰਿਤ ਜੇ ਕੋਈ ਪੀ ਲਵੇ, ਜੇ ਮੁਰਦਾ ਹੈ ਤਾਂ ਉਹ ਜੀ ਉੱਠਦਾ ਹੈ, ਜੇ ਮਨੁੱਖ ਰੋਗੀ ਹੋਇਆ ਪਿਆ ਤਾਂ ਉਹ ਨਿਰੋਗ ਹੋ ਜਾਂਦਾ ਹੈ, ਤੰਦਰੁਸਤ ਹੋ ਜਾਂਦਾ ਹੈ। ਦੂਜਾ ਉਹ ਇਹ ਅੰਮ੍ਰਿਤ ਵਿੱਚ ਇਹ ਵੀ ਖਾਸੀਅਤ ਹੈ, ਤਸ਼ਵੀ ਹੈ, ਵਿਸ਼ੇਸ਼ਤਾ ਹੈ, ਖੂਬੀ ਹੈ ਵੀ ਜਿਹੜਾ ਅੰਮ੍ਰਿਤ ਪੀ ਲੈਂਦਾ ਉਹਨੂੰ ਅਮਰ ਵੀ ਕਰ ਦਿੰਦਾ ਹੈ, ਫਿਰ ਉਹ ਮਰਦਾ ਨਹੀਂ ਹੈ। ਇੱਥੇ ਕਹਿੰਦੇ ਜਿਹੜੀ ਗੁਰਬਾਣੀ ਹੈ ਅੰਮ੍ਰਿਤ ਦੀ ਨਦੀ ਵਾਂਗ ਹੈ, ਜਿਹੜਾ ਇਹਨੂੰ ਪੜ੍ਹਨ ਰੂਪ, ਸੁਣ ਰੂਪ, ਕੀਰਤਨ ਕਰਨ ਰੂਪ, ਗੁਰਬਾਣੀ ਦੀ ਕਥਾ ਵਿਆਖਿਆ ਕਰਨ ਰੂਪ ਇਹ ਛਕ ਲੈਂਦਾ ਹੈ, ਇਹਨੂੰ ਧਾਰਨ ਕਰ ਲੈਂਦਾ, ਅੰਦਰ ਵਸਾ ਲੈਂਦਾ ਹੈ, ਜਿਹੜਾ ਪਰਮੇਸ਼ੁਰ ਦੀ ਤਰਫੋਂ ਮਰਿਆ ਪਿਆ ਨਾ ਮਨੁੱਖ, ਉਹਨੂੰ ਇਹ ਜੀਂਦਾ ਕਰ ਦਿੰਦੀ ਹੈ ਬਾਣੀ। ਇਹ ਅੰਮ੍ਰਿਤ ਵਰਗ ਅੰਮ੍ਰਿਤ ਵਿੱਚ ਜਿਵੇਂ ਖੂਬੀ ਹੈ ਵੀ ਮਰੇ ਨੂੰ ਜੀਂਦਾ ਕਰ ਦਿੰਦਾ, ਇਉਂ ਇਹ ਪਰਮੇਸ਼ੁਰ ਵੱਲੋਂ ਮਰੇ ਉਹਨੂੰ ਜਿਉਂਦਾ ਕਰਨ ਦੀ, ਪਰਮੇਸ਼ੁਰ ਵੱਲ ਹੀ ਸਾਵਧਾਨ ਕਰ ਦਿੰਦੀ ਹੈ। ਜਿਵੇਂ ਰੋਗ ਨਾਸ ਕਰਦੀ। ਇੱਧਰ ਜਿਹੜੇ ਪੰਜ ਤਰ੍ਹਾਂ ਦੇ ਭਰਮ ਰੂਪੀ ਰੋਗ ਹੈ, ਇਹ ਜਿਹੜੇ ਕੋਈ ਤਰ੍ਹਾਂ ਤਰ੍ਹਾਂ ਦੇ ਭੁਲੇਖੇ ਜਿਹੇ ਹੈ, ਇਹ ਸਾਰਿਆਂ ਨੂੰ ਕਹਿੰਦੇ ਨਾਸ ਕਰ ਦਿੰਦੀ ਹੈ ਗੁਰਬਾਣੀ। ਬਾਕੀ ਬਾਣੀਆਂ ਵਿੱਚ ਤਾਂ ਜਦੋਂ ਇਹ ਕੋਈ ਪੜ੍ਹ ਲੈਂਦਾ, ਸੰਸਾ ਸੰ ਵੇਦ ਪੁਰਾਣ ਲਿਖੇ, ਵੀ ਵੇਦ ਪੁਰਾਣ ਸੁਣ ਲਈਏ ਤੇ ਸੰਸੇ ਤੋਂ ਅਗਲੇ ਭਰਮ ਭੁਲੇਖੇ ਉੱਠ ਖੜਦੇ ਨੇ। ਕਿਹਦਾ ਕਹਿੰਦੇ ਇਹ ਸਭ ਮਿਥਿਹਾਸ ਹੈ, ਉਹ ਦਰੋਗ ਪੜ ਪੜ ਖੁਸ਼ੀ ਹੋਏ। ਕਬੀਰ ਸਾਹਿਬ ਜੀ ਨੇ ਲਿਖਿਆ ਵੀ ਐਵੇਂ ਝੂਠੀਆਂ ਗੱਲਾਂ ਪੜ੍ਹ ਪੜ੍ਹ ਕੇ ਕੋਈ ਖੁਸ਼ੀ ਹੋਈ ਜਾਂਦੇ ਹੈ। ਉਹ ਝੂਠ ਕੀ ਲਿਖਿਆ ਹੈ ਵੀ ਇਹ ਜਿਹੜਾ ਮੁਸਲਮਾਨ ਹੈ, ਜਿਹੜਾ ਆਪਣੇ ਦੀਨ ਧਰਮ ਵਿੱਚ ਰਹਿੰਦਾ ਹੈ, ਉਹਨੂੰ ਅੱਗੇ ਜਾ ਕੇ ਕਹਿੰਦੇ ਫਿਰ ਹੁਣ ਉਹ ਇੱਥੇ ਮੁਸਲਮਾਨ ਬਣ ਕੇ ਕੋਈ ਕਰਮੀ ਕਰੀ ਜਾਏ, ਬੇਈਮਾਨੀਆਂ ਕਰੀ, ਪਰ ਮੁਸਲਮਾਨ ਹੋਵੇ, ਉਹਨੂੰ ਅੱਗੇ ਜਾ ਕੇ ਬੱਤਰ ਬੱਤਰ ਹੂਰਾ ਮਿਲਦੀਆਂ। ਇਸ ਤਰ੍ਹਾਂ ਜਾਣੀ ਇਹ ਵੱਡੇ ਵੱਡੇ ਝੂਠ ਪੜ੍ਹ ਕੇ ਮਨੁੱਖ ਖੁਸ਼ੀ ਹੋਈ ਜਾਂਦਾ ਹੈ ਵੀ ਹੂਰੇ ਤਾਂ ਭਾਵਾਂ ਬੱਜ ਜਾਣ ਬੱਤਰ, ਹੂਰਾ ਤਾਂ ਕਿਹੜੀਆਂ ਮਿਲਣੀਆਂ। ਇਸ ਤਰ੍ਹਾਂ ਇਹ ਗੁਰਬਾਣੀ ਜਿਹੜੀ ਹੈ ਇਹ ਭਰਮ ਭੁਲੇਖੇ ਦੂਰ ਕਰਦੀ ਹੈ। ਜਿਹੜਾ ਕੋਈ ਪੜ੍ਹ ਲੈਂਦਾ ਧਿਆਨ ਨਾਲ, ਇਹਦੀ ਵਿਚਾਰ ਸੁਣ ਲੈਂਦਾ ਹੈ, ਉਹਦੇ ਸਭ ਭਰਮ ਭੁਲੇਖੇ ਗੁਰਬਾਣੀ ਕੱਢ ਦਿੰਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਗੁਰਬਾਣੀ ਹੈ ਅੰਮ੍ਰਿਤ ਦੇ ਅੰਮ੍ਰਿਤ ਦੀ ਨਦੀ ਵਾਂਗ ਹੈ, ਭਰਮ ਰੂਪੀ ਜਿਹੜੇ ਰੋਗ ਉਹਨਾਂ ਨੂੰ ਨਾਸ ਕਰ ਦੇਣ ਵਾਲੀ ਹੈ। ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ, ਜਿਹੜੀ ਗੁਰਬਾਣੀ ਹੈ ਮਹਾਨ ਉੱਜਲ ਰੰਗ ਵਾਲੀ ਹੈ। ਕਈ ਜਿਹੜੀਆਂ ਬਾਣੀਆਂ ਉਹਨਾਂ ਦੇ ਵਿੱਚ ਹੋਰ ਵੀ ਕੋਈ ਮਲੀਨਤਾ ਆਪਣਾ ਹੈਗਾ, ਹੋਰ ਕੋਈ ਮਿਥਿਹਾਸ ਜੀਆਂ ਸਾਖੀਆਂ ਹਨ। ਇਹ ਜਿਹੜੀ ਹੈ ਗੁਰਬਾਣੀ ਹੈ ਉੱਜਲ ਰੰਗ ਵਾਲੀ, ਚਿੱਟੇ ਰੰਗ ਵਾਲੀ ਹੈ। ਇਹਦੇ ਵਿੱਚ ਸਤਵਗੁਣ ਰੂਪੀ ਉੱਜਲ ਰੰਗ ਹੈ, ਸਤਵਗੁਣ ਸਹਿਤ ਹੈ, ਰਜੋਗੁਣ ਤਮੋਗੁਣ ਰੰਗ ਇਹਦੇ ਵਿੱਚ ਹੈ ਨਹੀਂ ਹੈ, ਲੋਭ ਲਾਲਚ ਦੀਆਂ ਗੱਲਾਂ ਨਹੀਂ ਇਹਦੇ ਵਿੱਚ। ਮਹਾਨ ਉੱਜਲ ਰੰਗ ਵਾਲੀ ਹੈ ਅਤੇ ਮਹਾਨ ਮਨ ਨੂੰ ਕਹਿੰਦੇ ਮਾਨੀ ਕੀ ਇਹ ਪਿਆਰੀ ਲੱਗਣ ਵਾਲੀ ਹੈ ਗੁਰਬਾਣੀ। ਕਦੋਂ ਇਹ ਹੰਸਨੀ ਸੀ, ਹਾਂ ਕਦੋਂ ਜੈ ਹੰਸਨੀ ਸੀ, ਮਾਨ ਅਬ ਤੰਸਨੀ ਹੈ, ਅਥਵਾ ਕਹਿੰਦੇ ਹੰਸਨੀ ਦੇ ਵਾਂਗ ਇੱਕ ਮਾਨ ਸਰੋਵਰ ਨੂੰ ਅਬ ਤੰਸਨੀ ਕੀ ਸਜਾਉਣ ਵਾਲੀ ਹੈ, ਸੋਭਾ ਵਾਲਾ ਕਰਨ ਵਾਲੀ ਹੈ। ਜਿਵੇਂ ਮਾਨ ਸਰੋਵਰ 'ਤੇ ਹੰਸ ਫਿਰਦੇ ਹੋਣ ਅਤੇ ਮਾਨ ਸਰੋਵਰ ਸੱਜ ਜਾਂਦਾ ਹੈ, ਜੇ ਇਕੱਲਾ ਹੀ ਮਾਨ ਸਰੋਵਰ ਹੋਵੇ ਉਹਦੇ ਹੰਸ ਨਾ ਇੱਧਰ ਉੱਧਰ ਡਾਰੀਆਂ ਫਿਰਦੇ ਹੋਣ, ਹੰਸ ਮਾਨ ਸਰੋਵਰ ਸੱਜਦਾ ਨਹੀਂ ਹੈ। ਇਹ ਕਹਿੰਦੇ ਜਿਹੜੀ ਗੁਰਬਾਣੀ ਆ ਮਾਨੋ ਕਹਿੰਦੇ ਹੰਸਨੀ ਵਾਂਗ ਮਾਨ ਸਰੋਵਰ ਨੂੰ ਸਜਾਉਣ ਵਾਲੀ ਹੈ, ਸੋਭਾ ਵਾਲਾ ਕਰਨ ਵਾਲੀ ਹੈ। ਅੰਤਰੀ ਹੈ ਵੀ ਜਿਹੜੇ ਸਾਧ ਸੰਗਤ ਹੈ ਮਾਨ ਸਰੋਵਰ ਹੈ, ਅਤੇ ਜਿਹੜੀ ਗੁਰਬਾਣੀ ਹੈ ਹੰਸਨੀ ਵਾਂਗੂ ਹੈ। ਜਿਵੇਂ ਹੰਸਨੀ ਨਾਲ ਮਾਨ ਸਰੋਵਰ ਸੱਜ ਜਾਂਦਾ, ਸਾਧ ਸੰਗਤ ਵਿੱਚ ਕੋਈ ਬਾਣੀ ਪੜ੍ਹਨ ਵਾਲਾ ਹੋਵੇ, ਕੀਰਤਨ ਕਰਨ ਵਾਲਾ, ਕਥਾ ਕਰਨ ਵਾਲਾ ਹੋਵੇ ਅਤੇ ਸਾਧ ਸੰਗਤ ਸੱਜ ਜਾਂਦੀ ਹੈ, ਸੋਭਾ ਵਾਲੀ ਹੋ ਜਾਂਦੀ ਹੈ। ਇਸ ਕਰਕੇ ਕਵੀ ਜੀ ਕਹਿ ਰਹੇ ਆ ਸਵਾਏ ਕਹਿੰਦੇ ਹੰਸਨੀ ਵਾਂਗ ਸਾਧ ਸੰਗਤ ਰੂਪੀ ਜਿਹੜਾ ਮਾਨ ਸਰੋਵਰ ਹੈ ਉਹਨੂੰ ਵੀ ਕਹਿੰਦੇ ਇਹ ਤੰਸਨੀ ਕੀ ਸੋਭਾ ਵਾਲਾ ਕਰਨ ਵਾਲੀ ਹੈ, ਸਜਾ ਬਜਾ ਦੇਣ ਵਾਲੀ ਹੈ। ਗੁਨੀਨ ਪ੍ਰਸੰਸਨੀ ਸਰਬ ਜਗ ਜਾਨੀ ਹੈ, ਜਿੰਨੇ ਗੁਣੇ ਲੋਕ ਹੈ ਸਾਰਿਆਂ ਨੇ ਇਹਦੀ ਪ੍ਰਸੰਸਾ ਕੀਤੀ, ਉਸ ਦੀ ਵਡਿਆਈ ਕੀਤੀ ਹੈ ਵੀ ਗੁਰਬਾਣੀ ਦੇ ਤੁਲ ਕੋਈ ਹੋਰ ਬਾਣੀ ਨਹੀਂ ਹੈ। ਸਰਬ ਜਗ ਜਾਨੀ ਹੈ, ਸਾਰਿਆਂ ਸਾਰੇ ਸੰਸਾਰ ਦੇ ਵਿੱਚ ਇਹ ਜਾਣੀ ਗਈ ਹੈ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਵੀ ਉਹ ਇਹ ਸਾਰੇ ਜਾਣੀ ਗਈ ਹੈ ਵੀ ਜਿਹੜੀ ਗੁਰਬਾਣੀ ਹੈ ਸਤਿਕਾਰਯੋਗ ਹੈ, ਮਹਾਨ ਹੈ। ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਹਰਿ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਕੇ ਤੇ ਆਪ ਬਿਛਾਈ ਤੇ ਬੈਠ ਕੇ ਤੇ ਪਣਗ ਉੱਪਰ ਸ਼ਾਮ ਦੇ ਸਵੇ ਬਿਰਾਜਮਾਨ ਕਰਕੇ ਆਪ ਧਰਤੀ ਤੇ ਪਣਗ ਦੇ ਹੇਠਾਂ ਲੇਟੇ। ਇਸ ਤਰ੍ਹਾਂ ਫਿਰ ਗੁਰਬਾਣੀ ਸਭ ਤੋਂ ਸਰਵੋਤਮ ਜਾਣੀ ਗਈ ਹੈ ਨਾ, ਸਤਿਕਾਰੀ ਗਈ ਹੈ। ਸਾਰੇ ਸੰਸਾਰ ਦੇ ਵਿੱਚ ਜਿਹੜੀ ਗੁਰਬਾਣੀ ਹੈ ਸਭ ਤੋਂ ਮਹਾਨ ਜਾਣੀ ਗਈ, ਸਮਝੀ ਗਈ ਹੈ। ਵੇਦ ਬਾਣੀ, ਪੁਰਾਣ ਬਾਣੀ, ਸਿਮਰਤੀਆਂ ਦੀ, ਪੁਰਾਣਾਂ ਦੀ ਬਾਣੀ, ਉਹ ਗੁਰਬਾਣੀ ਦੇ ਤੁਲ ਨਹੀਂ ਹੋ ਸਕਦੀ, ਉਹ ਜਾਣੀ ਗਈ ਹੈ। ਗੁਰਬਾਣੀ ਮਹਾਨ ਕਿਦੋਂ ਚੰਦ ਚਾਂਦਨੀ ਸੀ, ਮੋਹ ਘਾਸ ਮੰਦਨੀ ਹੈ। ਅਸਵਾ ਚੰਦਰਮਾ ਦੀ ਚਾਨਣੀ ਦੇ ਵਾਂਗ ਹੈ ਗੁਰਬਾਣੀ। ਜਿਹੜਾ ਚੰਦਰਮਾ ਦੀ ਚਾਨਣੀ ਉਹ ਠੰਡੀ ਹੈ, ਸੂਰਜ ਦਾ ਜਿਹੜੀ ਚੰਦ ਪ੍ਰਕਾਸ਼ ਹੈ ਉਹ ਗਰਮ ਹੈ, ਤੇਜ ਹੈ। ਚੰਦਰਮਾ ਦੀ ਜਿਹੜੀ ਚਾਨਣੀ ਹੈ ਉਹ ਠੰਡੀ ਹੈ। ਇਸ ਤਰ੍ਹਾਂ ਕਹਿੰਦੇ ਅਥਵਾ ਗੁਰਬਾਣੀ ਚੰਦਰ ਦੀ ਚਾਨਣੀ ਵਾਂਗ ਹੈ। ਜਿਹੜੀ ਮੋਹ ਰੂਪੀ ਤਵਿਸ਼ ਹੈ ਉਹਨੂੰ ਕਹਿੰਦੇ ਮੰਦ ਕਰ ਦੇਣ ਵਾਲੀ ਹੈ, ਘੱਟ ਕਰ ਦੇਣ ਵਾਲੀ ਹੈ। ਜਿਹੜਾ ਗੁਰਬਾਣੀ ਪੜ੍ਹਨ ਲੱਗ ਪੈਂਦਾ ਉਹਦਾ ਮੋਹ, ਜਿਹੜੀ ਮੋਹ ਕਰਕੇ ਜਿਹੜੀ ਤਪਸ਼ ਹੁੰਦੀ ਹੈ, ਮੋਹ ਕਰਕੇ ਮਨੁੱਖ ਸੜਦਾ ਮਜਦਾ ਔਖਾ ਹੁੰਦਾ, ਉਹ ਫਿਰ ਉਹਦੇ ਮੋਹ ਨੂੰ ਘੱਟ ਕਰ ਦਿੰਦੀ ਹੈ ਤਪਸ਼ ਨੂੰ। ਫਿਰ ਇਸ ਤਰ੍ਹਾਂ ਮਨੁੱਖ ਜਿਹੜਾ ਬਾਣੀ ਪੜ੍ਹਦਾ ਉਹ ਤਪਦਾ ਨਹੀਂ, ਔਖਾ ਨਹੀਂ ਹੁੰਦਾ, ਸੜਦਾ ਮਚਦਾ ਨਹੀਂ ਹੈ, ਸ਼ਾਂਤ ਰਹਿੰਦਾ ਮਨ ਕਰਕੇ। ਹਿਰਦੇ ਕੀ ਆਨੰਦਨੀ ਸਦੀਵ ਸੁਖ ਦਾਨੀ ਹੈ। ਹਾਂ, ਹਿਰਦੇ ਨੂੰ ਹਮੇਸ਼ਾ ਆਨੰਦ ਬਖਸ਼ਣ ਵਾਲੀ ਹੈ। ਜਿਉਂ ਜਿਉਂ ਬਾਣੀ ਤੁਸੀਂ ਵੱਧ ਬਣੋ ਤਿਉਂ ਤਿਉਂ ਹਿਰਦਾ ਖਿੜਾਵਟ ਵਿੱਚ ਰਹੂ, ਖਿੜਿਆ ਰਹੂ ਅੰਦਰਲਾ। ਹਿਰਦੇ ਨੂੰ ਬੜਾ ਭਾਰੀ ਆਨੰਦ ਬਖਸ਼ਣ ਵਾਲੀ ਹੈ, ਹਮੇਸ਼ਾ ਕਹਿੰਦੇ ਸੁਖ ਦੇਣ ਵਾਲੀ ਹੈ, ਸੁਖ ਬਖਸ਼ਣ ਵਾਲੀ ਹੈ। ਪ੍ਰੇਮ ਪਾਟ ਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ। ਜਿਹੜਾ ਪ੍ਰੇਮ ਰੂਪੀ ਪਾਤਸ਼ਾਹ ਹੈ ਉਹਦੀ ਤਾਂ ਕਹਿੰਦੇ ਸਿਆਣੀ ਇਹ ਪਟਰਾਣੀ ਵਾਂਗ ਹੈ, ਕਿਉਂਕਿ ਜੇ ਪ੍ਰੇਮ ਨਾਲ ਬਾਣੀ ਪੜ੍ਹੀ ਜਾਏ ਤੇ ਫਿਰ ਸਜਦਾ ਪ੍ਰੇਮ। ਜੇ ਇਕੱਲਾ ਪ੍ਰੇਮ ਹੋਏ ਨਾਲ ਗੁਰਬਾਣੀ ਨਾ ਹੋਵੇ ਫਿਰ ਪ੍ਰੇਮ ਨਹੀਂ ਸਜਦਾ। ਕਹਿੰਦੇ ਜਿਹੜਾ ਪ੍ਰੇਮ ਰੂਪੀ ਪਾਤਸ਼ਾਹ ਉਹਦੀ ਸਿਆਣੀ ਹੈ ਪਟਰਾਣੀ ਹੈ ਗੁਰਬਾਣੀ, ਪ੍ਰੇਮ ਨੂੰ ਵੀ ਸਜਾ ਬਜਾ ਦੇਣ ਵਾਲੀ ਹੈ। ਗਿਆਨ ਕੀ ਜਨਨ ਜਾਨੀ, ਜਿਹੜਾ ਗਿਆਨ ਰੂਪੀ ਪੁੱਤਰ ਹੈ ਉਹਨੂੰ ਤਾਂ ਉਹਨੂੰ ਤਾਂ ਪੈਦਾ ਕਰਨ ਵਾਲੀ ਹੈ ਗੁਰਬਾਣੀ, ਕਹਿੰਦੇ ਮਾਤਾ ਵਾਂਗ ਜਾਣੀ ਜਾਂਦੀ ਹੈ। ਜਿੰਨਾ ਗਿਆਨ ਹੈ ਗੁਰਬਾਣੀ ਤੋਂ ਪੈਦਾ ਹੁੰਦਾ ਹੈ, ਜਿਵੇਂ ਪੁੱਤ ਮਾਂ ਤੋਂ ਪੈਦਾ ਹੁੰਦਾ ਉਹ ਮਾਂ ਵਾਂਗ ਹੈ ਗੁਰਬਾਣੀ। ਇਹ ਤੋਂ ਜਿੰਨੇ ਗਿਆਨ ਧਿਆਨ ਰੂਪੀ ਪੁੱਤਰ ਹੈ ਸੋ ਗੁਣ ਹੈ ਸਭ ਇਹ ਤੋਂ ਪੈਦਾ ਹੁੰਦੇ ਹਨ। ਇਸ ਕਰਕੇ ਕਰੁਣਾ ਮੁਰਤਾ ਮੈਤਰੀ ਆਵਾਦਕ ਜਿਹੜੀਆਂ ਸਪੁੱਤਰੀਆਂ ਬ੍ਰਹਮ ਵਿਦਿਆ ਰੂਪੀ ਪੁੱਤਰੀ ਹੈ, ਇਹ ਇਸੇ ਗੁਰਬਾਣੀ ਰੂਪੀ ਮਾਂ ਤੋਂ ਹੀ ਪੈਦਾ ਹੁੰਦੀਆਂ ਹਨ। ਉਹ ਕਹਿੰਦੇ ਜਿਹੜਾ ਬ੍ਰਹਮ ਗਿਆਨ ਰੂਪੀ ਪੁੱਤਰ ਹੈ ਉਹਦੀ ਤਾਂ ਇਹ ਮਾਤਾਵਤ ਜਾਣੀ ਜਾਂਦੀ ਗੁਰਬਾਣੀ। ਗੁਣੀ ਭਨੀ ਬਾਣੀ ਤਾਂ ਕੀ ਗੁਰੂ ਗੁਰਬਾਣੀ ਹੈ। ਜਿੰਨੇ ਗੁਣੀ ਲੋਕ ਉਹਨਾਂ ਨੇ ਕੋਈ ਬਾਣੀ ਭਨੀ ਹੈ, ਬਾਣੀ ਉਚਾਰਨ ਕੀਤੀ ਹੈ, ਕਥਨ ਕੀਤੀ ਹੈ ਗੁਰਬਾਣੀ ਤਾਂ ਕੀ ਗੁਰੂ ਹੈ ਅਰਥ ਵਾਸਤੇ, ਵੀ ਉਹਨਾਂ ਦੀ ਸਾਰਿਆਂ ਦੀ ਗੁਰਬਾਣੀ ਇਹ ਗੁਰੂ ਹੈ, ਸਾਰਿਆਂ ਦੇ ਬਾਣੀਆਂ ਦੇ ਸਤਿਕਾਰਯੋਗ ਗੁਰਬਾਣੀ ਹੈ, ਗੁਰੂ ਰੂਪ ਕਾ ਪੂਜਨੀਕ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਰਹਿਣ ਲੱਗੇ ਗਤ ਦਾ ਤਲਵੰਡੀ। ਇਹ ਮੰਗਲ ਕਰਕੇ ਗੁਰਬਾਣੀ ਦਾ ਕਵੀ ਜੀ ਅਗਲਾ ਇਤਿਹਾਸ ਵਿੱਚ ਪ੍ਰਸੰਗ ਕਹਿ ਰਹੇ ਨੇ, ਜਿੱਥੋਂ ਕੱਲ੍ਹ ਛੱਡੇ ਅੱਗੇ ਸ਼ੁਰੂ ਕਰ ਰਹੇ। ਇਸ ਤਰ੍ਹਾਂ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਸ਼ਾਦੀ ਤੋਂ ਬਾਅਦ ਫਿਰ ਆਪਣੇ ਜਨਮ ਨਗਰ ਰਾਏ ਭੋਏ ਦੀ ਤਲਵੰਡੀ ਵਿੱਚ ਆ ਕੇ ਰਹਿਣ ਲੱਗ ਪਏ ਹਨ। ਜਿਨ ਕੀ ਕੀਰਤ ਘਰ ਘਰ ਮੰਡੀ, ਜਿਨ੍ਹਾਂ ਦੀ ਜਿਹੜੀ ਕੀਰਤੀ ਵਡਿਆਈ ਘਰਾਂ ਘਰਾਂ ਦੇ ਵਿੱਚ ਮੰਡੀ ਕੀ ਹੈ ਭੂਸ਼ਿਤ ਹੋ ਰਹੀ ਹੈ, ਸਚ ਬਜ ਰਹੀ ਹੈ। ਮਨ ਜੋ ਪਰਸ ਪਾਰ ਮਿਲ ਹੈ ਸਰਾਹ ਹੈ। ਆਪੋ ਜੀ ਜਿਹੜੇ ਰਾਏ ਪੋਏ ਤਲਵੰਡੀ ਦੇ ਲੋਕ ਮਨੁੱਖ ਮਿਲਦੇ ਹੈ, ਬਹੁਤ ਹੀ ਸਲੋਤਾ ਕਰਦੇ ਹਨ। ਮੋਹਰ ਮੂੰਹ ਸ੍ਰੀ ਗੁਣ ਅਵਗਾਹ ਹੈ। ਬਾਰ ਬਾਰ ਗੁਰੂ ਮਹਾਰਾਜ ਦੇ ਜਿਹੜੇ ਗੁਣ ਹਨ ਉਹਨਾਂ ਦੀਆਂ ਹੀ ਵਿਚਾਰਾਂ ਕਰਦੇ ਹਨ। ਮਧੁਰ ਬਚਨ ਜਿਹ ਮ੍ਰਿਦੁਲ ਸੁਭਾਉ। ਕਹਿੰਦੇ ਵੀ ਜਿਸ ਗੁਰੂ ਨਾਨਕ ਸਾਹਿਬ ਦੇ ਬਚਨ ਬੜੇ ਮਿੱਠੇ ਪਿਆਰੇ ਹੈ, ਜਿਨ੍ਹਾਂ ਦਾ ਸੁਭਾਅ ਵੀ ਬੜਾ ਕੋਮਲ ਹੈ, ਨਰਮ ਹੈ। ਮਦ ਤੇ ਆਦਿ ਕੁਕਰਮ ਨਕਾਉ। ਜੇ ਮਨੁੱਖ ਕੋਲ ਕੋਈ ਮਾਇਆ ਹੋਵੇ, ਪਦਵੀ ਹੋਵੇ, ਤੇ ਉਹਦੇ ਅੰਦਰ ਹੰਕਾਰ ਆ ਜਾਂਦਾ ਹੈ। ਕਹਿੰਦੇ ਹੰਕਾਰ ਆਦਿ ਤੋਂ ਲੈ ਕੇ ਹੋਰ ਕੋਈ ਖੋਟਾ ਕਰਮ ਵੀ ਇਹ ਨਹੀਂ ਕਰਦੇ, ਕੋਈ ਮੰਦ ਕਰਮ ਵਾਲਾ ਵੀ ਔਗਣ ਹੈ ਨਹੀਂ ਇਹਨਾਂ ਦੇ ਅੰਦਰ। ਔਰ ਉਦਾਰ ਮਤ ਸੰਤ ਸੁਸ਼ੀਲਾ। ਫਿਰ ਇਹ ਗੁਰੂ ਨਾਨਕ ਸਾਹਿਬ ਹਿਰਦੇ ਦੇ ਬੜੇ ਉਦਾਰ ਹੈ, ਖੁੱਲ ਦਿਲ ਹਨ, ਜਿਹੜਾ ਕੋਈ ਮੰਗਦਾ ਉਹੀ ਦੇ ਦਿੰਦੇ ਹਨ। ਤੇ ਸੰਤਾਂ ਵਾਲਾ ਇਹਨਾਂ ਦਾ ਮਤ ਹੈ, ਤੇ ਬੜੇ ਸੀਰ ਸੁਭਾਅ ਨਰਮ ਸੁਭਾਅ ਵਾਲੇ ਹਨ। ਕਰੁਣਾਵਾਨ ਸਰੂਪ ਸ਼ਬੀਲਾ। ਫਿਰ ਇਹ ਕਰੁਣਾਵਾਨ ਹੈ, ਤਰਸ ਕਰਨ ਵਾਲੇ, ਰਹਿਮ ਕਰਨ ਵਾਲੇ ਹੈ, ਤੇ ਇਸ ਤਰ੍ਹਾਂ ਛਵੀ ਵਾਲਾ ਸੋਭਾ ਵਾਲਾ ਇਹਨਾਂ ਦਾ ਸਰੂਪ ਹੈ। ਵਿਸ਼ੇ ਵਾਸ਼ਨਾ ਕੀ ਜਰ ਨਾਸੀ। ਜਿਹੜੇ ਵਿਸ਼ੇ ਵਾਸ਼ਨਾ ਵਿਸ਼ੇ ਹਨ ਉਹਨਾਂ ਦੀ ਵਾਸ਼ਨਾ ਦੀ ਜਿਹੜੀ ਉਹ ਜੜਤਾ ਹੈ ਹੀ ਨਹੀਂ ਅੰਦਰ, ਜਾਂ ਵਿਸ਼ੇ ਵਾਸ਼ਨਾ ਦੀ ਜਿਹੜੀ ਜੜ ਹੈ ਉਹ ਬਿਲਕੁਲ ਖਤਮ ਹੋ ਗਈ। ਅਗਿਆਨਤਾ ਵਿੱਚ ਵਿਸ਼ਿਆਂ ਵਿੱਚ ਮਨੁੱਖ ਫਸਦਾ ਹੈ, ਗਿਆਨਵਾਨ ਹੋ ਜਾਏ ਫਿਰ ਵਿਸ਼ਿਆਂ ਤੋਂ ਉਪਰਾਮ ਹੋ ਜਾਂਦਾ। ਇਸ ਤਰ੍ਹਾਂ ਵਿਸ਼ੇ ਵਾਸ਼ਨਾ ਦੀ ਜਿਹੜੀ ਜੜ ਹੈ ਅਗਿਆਨਤਾ ਹੀ ਅਵਿਦਿਆ ਤਾਈ ਉਹ ਬਿਲਕੁਲ ਨਾਸ ਹੋ ਗਈ ਇਹਨਾਂ ਦੀ। ਹਰ ਖੁਸ਼ੋਗ ਤੇ ਰਿਦਾ ਉਦਾਸੀ। ਹਮੇਸ਼ਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਹਿਰਤਾ ਹੈ ਉਹ ਖੁਸ਼ੀ ਗਮੀ ਤੋਂ ਉਪਰਾਮ ਰਹਿੰਦਾ। ਕੋਈ ਕੋਈ ਕੁਝ ਹੋਵੇ, ਇਹ ਕੋਈ ਮਾਇਆ ਆ ਜਾਏ, ਕੋਈ ਮੱਥਾ ਟੇਕ ਦੇਵੇ, ਕੋਈ ਖੁਸ਼ ਨਹੀਂ ਹੋ ਜਾਂਦੇ ਹੈ, ਕੋਈ ਮਾੜਾ ਚੰਗਾ ਕਹਿ ਜਾਏ, ਫਿਰ ਉਪਰਾਮ ਨਹੀਂ ਹੁੰਦੇ, ਸ਼ੋਕ ਵਿੱਚ ਨਹੀਂ ਆਉਂਦੇ ਹਨ। ਔਰ ਸੁਲਤਾਨ ਜਾਹੇ ਕਮਾਈ। ਇਹ ਜਿਨ੍ਹਾਂ ਨੇ ਸੁਲਤਾਨਪੁਰ ਸਾਹਿਬ ਜਾ ਕੇ ਕਰੀ ਅਧਿਕ ਜਿਹ ਤੋਟ ਨਕਾਈ। ਕਹਿੰਦੇ ਕਮਾਈ ਕੀਤੀ, ਕਮਾਈ ਕਰੀ ਅਧਿਕ, ਬਹੁਤ ਹੀ ਕਮਾਈ ਕੀਤੀ, ਜਹ ਤੋਟ ਨਾ ਕਾਈ। ਇਸ ਕਰਕੇ ਇਹਨਾਂ ਨੂੰ ਕੋਈ ਹੁਣ ਘਾਟ ਨਹੀਂ ਹੈ, ਬੇਅੰਤ ਮਾਇਆ ਇਹਨਾਂ ਕੋਲ। ਦਇਓ ਦਾਨ ਦੀਨਨ ਧਨ ਪੂਰੀ। ਦੇਖ ਲਓ ਇੰਨੀ ਕਮਾਈ ਕੀਤੀ, ਇੰਨੀ ਮਾਇਆ ਆਈ, ਇਸ ਕਰਕੇ ਇਹਨਾਂ ਨੇ ਗਰੀਬਾਂ ਨੂੰ ਕਹਿੰਦੇ ਬੜਾ ਧੰਦਾ ਦਾਨ ਦਿੱਤਾ। ਪਸਰੀ ਕੀਰਤ ਜਹ ਤਹ ਰੂਰੀ। ਇਸ ਕਰਕੇ ਇਸ ਗੁਰੂ ਨਾਨਕ ਸਾਹਿਬ ਦੀ ਜਿੱਥੇ ਕਿੱਥੇ ਹਰ ਜਗ੍ਹਾ ਸੁੰਦਰ ਮਹਿਮਾ ਕੀਰਤੀ ਫੈਲ ਰਹੀ ਹੈ। ਅਸ ਪ੍ਰਕਾਰ ਨਿਜ ਜਸ ਵਿਸਤਾਰਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਤੋਂ ਆ ਕੇ ਆਪਣੇ ਜਨਮ ਨਗਰ ਵਿੱਚ ਸਾਰੇ ਲੋਕਾਂ ਵਿੱਚ ਆਪਣਾ ਜਸ ਫੈਲਾਇਆ। ਦਸੇ ਮਾਸ ਇੱਕ ਮੁਖ ਉਦਾਰਾ। ਮੁਕਤੀ ਦੇਣ ਦੇ ਵਿੱਚ ਬਹੁਤ ਸਖੀ ਦਾਤੇ ਉਦਾਰ ਹਨ, ਉਹ ਇੱਕ ਮਹੀਨਾ ਇੱਥੇ ਰਹੇ ਬਸੇ ਹਨ। ਪੁਨ ਗਮਨਨ ਕੀ ਕੀਨੀ ਤਿਆਰੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਜਾਣ ਨੂੰ ਤਿਆਰੀ ਕਰ ਲਈ ਹੈ। ਮਿਲਣ ਬੁਲਾਰਹਿ ਪ੍ਰੀਤ ਵਿਚਾਰੀ। ਫਿਰ ਆਏ ਬੁਲਾਰ ਨੂੰ ਲਿਜਾ ਕੇ ਮਿਲੀਏ ਜੁੜੀਏ, ਉਹਦੀ ਪ੍ਰੀਤੀ ਵਿਚਾਰੀ ਆਪ ਜੀ ਨੇ। ਹੁਤੋ ਇਕਾਂਤ ਤਬ ਹੈ ਅਵਨੀਪਾ। ਗੁਰੂ ਮਹਾਰਾਜ ਗਏ ਹਨ ਤਦੋਂ ਰਾਏ ਬੁਲਾਰ ਜਿਹੜਾ ਹੈ ਉਹ ਕਾਨ ਜਗ੍ਹਾ ਵਿੱਚ ਹੀ ਬੈਠਾ, ਭਾਵ ਇਕੱਲਾ ਹੀ ਹੈ ਸੀ। ਸਾਦਰ ਬੈਸੇ ਜਾਏ ਸਮੀਪਾ। ਗੁਰੂ ਨਾਨਕ ਸਾਹਿਬ ਜੀ ਸਤਿਕਾਰ ਸਹਿਤ ਉਹਦੇ ਕੋਲ ਜਾ ਬੈਠੇ ਹਨ। ਹੱਥ ਬੰਦ ਬਚ ਬਦਤ ਬੁਲਾਰਾ। ਬੁਲਾਰਾ ਨੂੰ ਆਇਆ ਦੇ ਕੇ ਦੋਵੇਂ ਹੱਥ ਜੋੜ ਕੇ ਰਾਏ ਬੁਲਾਰ ਕਹਿੰਦੇ ਇਸ ਤਰ੍ਹਾਂ ਬਰਤ ਕੀਏ ਬੋਲਿਆ ਹੈ। ਪਰਮ ਲਾਭ ਮੁਝ ਦਰਸ ਤੁਮਾਰਾ। ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜਾ ਭਾਰੀ ਲਾਭ ਹੋਇਆ ਹੈ। ਗਿਆਨ ਸ਼ਿਰੋਮਣ ਕਿਰਪਾ ਨਿਧਾਨਾ। ਬ੍ਰਹਮ ਗਿਆਨ ਦੇ ਵਿੱਚ ਦੇਣ ਵਿੱਚ ਤੁਸੀਂ ਸ਼੍ਰੋਮਣੀ ਹੋ, ਕਿਰਪਾ ਦੇ ਤਾਂ ਤੁਸੀਂ ਖਜ਼ਾਨਾ ਹੀ ਹੋ। ਕਲਾਵਾਨ ਕਲ ਬਿਨ ਗੁਣ ਖਾਨਾ, ਤੁਸੀਂ ਬੜੀਆਂ ਸ਼ਕਤੀਆਂ ਵਾਲੇ ਹੋ, ਕਲਪਨਾ ਤੋਂ ਬਿਨਾਂ ਹੋ, ਗੁਣਾਂ ਦੀ ਖਾਣ ਹੋ। ਫਸਿਓ ਰਹਿਤ ਮੈਂ ਜਗਤ ਕਲੇਸ਼ੂ, ਹੇ ਗੁਰੂ ਨਾਨਕ ਸਾਹਿਬ, ਮੈਂ ਤਾਂ ਸੰਸਾਰ ਦੇ ਜਿਹੜੇ ਰਗੜੇ ਝਗੜੇ ਹੈ ਉਹਨਾਂ ਵਿੱਚ ਫਸਿਆ ਰਹਿਣਾ ਹਾਂ। ਰਾਵਰ ਕੀ ਲਾਲਸ ਉਪਦੇਸ਼ੂ, ਆਪ ਜੀ ਦੀ ਆਪ ਜੀ ਤੋਂ ਉਪਦੇਸ਼ ਲੈਣ ਦੀ ਮੈਨੂੰ ਬੜੀ ਭਾਰੀ ਚਾਹਨਾ ਇੱਛਾ ਲੱਗ ਰਹੀ ਹੈ। ਕਰਤ ਕਿਉ ਨਮੁਜ ਲਖ ਅਧਿਕਾਰੀ, ਗੁਰੂ ਨਾਨਕ ਸਾਹਿਬ ਮੈਨੂੰ ਉਪਦੇਸ਼ ਦੇਣ ਦਾ ਅਧਿਕਾਰੀ ਜਾਣ ਕੇ ਕਿਉਂ ਨੀ ਉਪਦੇਸ਼ ਦੇਣਾ ਕਰਦੇ ਹੋ। ਕਟਹੋ ਨ ਬੰਧਨ ਸਰਨ ਤੁਮਾਰੀ, ਮੈਂ ਤੁਹਾਡੀ ਮਹਾਰਾਜ ਸ਼ਰਨ ਵਿੱਚ, ਮੇਰੇ ਮੋਹ ਮਮਤਾ ਦੇ ਬੰਧਨ ਕਿਉਂ ਨੀ ਕੱਟਦੇ ਹੋ। ਸੁਣ ਬੋਲੇ ਸ੍ਰੀ ਪੰਕਜ ਬਦਨਾ, ਗੁਰੂ ਮਹਾਰਾਜ ਦੀ ਬੇਨਤੀ ਦੇ ਵਚਨ ਸੁਣ ਕੇ ਕਵਲ ਵਰਗੇ ਮੁਖ ਤੋਂ ਬੋਲੇ, ਸਿਮਰਹ ਸਤ ਨਾਮ ਸੁਖ ਸਦਨਾ। ਵੀ ਇਹੀ ਉਪਦੇਸ਼ ਹੈ ਤੈਨੂੰ, ਜੋ ਸੁਖਾਂ ਦਾ ਕਰ ਸਤਨਾਮ ਵਾਹਿਗੁਰੂ ਹੈ, ਉਹ ਵੀ ਤੂੰ ਹਮੇਸ਼ਾ ਸਿਮਰਿਆ ਕਰ। ਲੱਗਿਓ ਹਮਾਊ ਪੰਖ ਜਿਉ ਸੰਗਾ, ਕਹਿੰਦੇ ਰਾਏ ਬੁਲਾਰ, ਜਿਸ ਤਰ੍ਹਾਂ ਜਿਸ ਤੀਰ ਨੂੰ ਉਹ ਹਮਾਊ ਪੰਛੀ ਦਾ ਪੰਖ ਖੰਭ ਲੱਗਾ ਹੁੰਦਾ ਹੈ, ਜਬ ਛੂਟੇ ਹੈ ਧਨ ਤੇ ਸੁਖ ਤੰਗਾ। ਉਹ ਤੀਰ ਜਿਹੜਾ ਧਨਕ ਤੋਂ ਕਹਿੰਦੇ ਛੁੱਟਦਾ ਹੈ, ਚੱਲਦਾ ਹੈ, ਪਰ ਕੇ ਬਲ ਕਰ ਹੋਤ ਉਡਾਊ। ਹਮਾਊ ਪੰਛੀ ਦੇ ਖੰਭ ਦੇ ਬਲ ਕਰਕੇ ਕਹਿੰਦੇ ਤੀਰ ਐਸਾ ਕਹਿੰਦੇ ਉਰਾ ਉੱਡਣਾ ਹੁੰਦਾ, ਉਹ ਤਾਂ ਨੂੰ ਐਸਾ ਉੱਡਦਾ ਹੈ। ਪਹੁੰਚਾ ਜੋ ਜਿਹ ਦੇਸ਼ ਹਮਾਊ, ਕਹਿੰਦੇ ਉਹ ਤੀਰ ਜਿੱਥੇ ਹਮਾਊ ਪੰਛੀ ਦਾ ਦੇਸ਼ ਹੁੰਦਾ ਹੈ, ਜਿੱਥੇ ਉਹ ਰਹਿੰਦਾ ਉੱਥੇ ਤੀਰ ਜਾ ਪਹੁੰਚਦਾ ਹੈ। ਬਹੁਰ ਨ ਆਏ ਪਰੈ ਕਬ ਧਰਨੀ, ਫਿਰ ਉਹ ਜਿਹੜਾ ਤੀਰ ਆ ਧਰਤੀ ਤੇ ਆ ਕੇ ਨੀ ਪੈਂਦਾ, ਨਹੀਂ ਡਿੱਗਦਾ ਹੈ। ਤੈਸੀ ਰੀਤ ਨਾਮ ਕੀ ਭਰਨੀ, ਐਵੇਂ ਵੀ ਰਾਏ ਬੁਲਾਰ ਜਿਹੜਾ ਸਤਨਾਮ ਵਾਹਿਗੁਰੂ ਹੈ, ਇਹ ਵੀ ਕਹਿੰਦੇ ਹਮਾਊ ਪੰਛੀ ਦੇ ਖੰਭ ਵਰਗਾ ਹੈ, ਇਹਦੇ ਨਾਲ ਜਿਹੜਾ ਮਨ ਰੂਪੀ ਤੀਰ ਨੂੰ ਜੋੜ ਲੈਂਦਾ, ਆਪਣੇ ਮਨ ਨੂੰ ਜੋੜ ਲੈਂਦਾ ਇਸ ਨਾਲ, ਇਸ ਤਰ੍ਹਾਂ ਕਹਿੰਦੇ ਇਹਦੀ ਰੀਤੀ ਵੀ ਇਸੇ ਤਰ੍ਹਾਂ ਹਮਾਊ ਦੇ ਪੰਛੀ ਦੇ ਖੰਭ ਵਰਗੀ ਕਹੀ ਗਈ ਹੈ। ਇੱਕ ਚਿੱਤ ਸਿਮਰੈ ਹਜੇ ਦਿਨ ਰਾਤੀ, ਜਿਹੜੇ ਕੋਈ ਮਨੁੱਖ ਇੱਕ ਚਿੱਤ ਹੋ ਕੇ ਦਿਨ ਰਾਤ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਛੁੱਟੇ ਦੇਹ ਤੇ ਹੋਵੇ ਸੰਗਾਤੀ, ਉਹਨਾਂ ਦੀ ਦੇਹ ਛੁੱਟਦੀ ਹੈ ਉਸ ਵੇਲੇ, ਕਹਿੰਦੇ ਜਿਹੜਾ ਨਾਮ ਹੈ ਇਹ ਖੰਭ ਹੈ ਨਾਲ ਹੁੰਦਾ ਹੈ। ਜਹ ਨਾਮੀ ਕੋ ਦੇਸ਼ ਸੁਹਾਵਨ, ਨਾਮ ਵਾਲਾ ਜਿਹੜਾ ਵਾਹਿਗੁਰੂ ਦਾ ਸੋਭਨੀਕ ਦੇਸ਼ ਹੈ, ਸੱਚਖੰਡ ਹੈ, ਤਾਹਾਂ ਕਰਹਿ ਬਿਨ ਬਿਲਮ ਪਚਾਵਨ, ਜਿਹੜਾ ਵਾਹਿਗੁਰੂ ਨਾਮ ਹੈ ਬਿਨਾਂ ਦੇਰੀ ਤੋਂ ਕਹਿੰਦੇ ਉੱਥੇ ਉਹਨੂੰ ਇਹ ਪਹੁੰਚਾ ਦਿੰਦਾ ਜਿਹੜਾ ਸਿਮਰਨ ਕਰਦਾ ਨਾਮ ਦਾ। ਬਹੁਰ ਨ ਜਗ ਮਹਿ ਪਾਵਹਿ ਦੇਹੀ, ਜਿਸ ਖੰਭ ਦੇ ਨਾਲ ਤੀਰ ਲੱਗਿਆ ਮੁੜ ਕੇ ਨੀ ਨਾ ਫਿਰ ਧਰਤੀ ਤੇ ਆਉਂਦਾ। ਇਸ ਤਰ੍ਹਾਂ ਜਿਹਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ, ਉਹ ਸੰਸਾਰ ਦੇ ਵਿੱਚ ਫਿਰ ਆ ਕੇ ਦੇਹੀ ਨੀ ਪਾਉਂਦਾ, ਜਨਮ ਨੀ ਪਾਉਂਦਾ। ਸਤ ਨਾਮ ਕੇ ਭੇਜ ਸੁਨੇਹੀ, ਵੀ ਰਾਏ ਬੁਲਾਰ ਸਤਨਾਮ ਵਾਹਿਗੁਰੂ ਦੇ ਸਿਮਰਨ ਦੇ ਸੁਨੇਹੀ ਪ੍ਰੇਮੀ ਹੋ ਗਏ ਹਨ। ਸੁਣ ਉਪਦੇਸ਼ ਲੱਗੀ ਲਿਵ ਨਾਮ, ਗੁਰੂ ਮਹਾਰਾਜ ਤਾਂ ਉਸ ਉਪਦੇਸ਼ ਸੁਣ ਕੇ ਇਹਦੀ ਲਿਵ ਜਿਹੜੀ ਹੈ ਨਾਮ ਵਿੱਚ ਲੱਗੀ ਜੁੜ ਗਈ। ਜਾਗਿਓ ਪਰਮ ਪ੍ਰੇਮ ਅਭਿਰਾਮ, ਜਿਹੜਾ ਮਹਾਨ ਸੁੰਦਰ ਪ੍ਰੇਮ ਪਿਆਰ ਹੈ ਅੰਦਰੋਂ ਜਾਗ ਉੱਠਿਆ ਹੈ। ਤੋ ਗਿਰਾ ਹੋਇਆ ਦੀਨ ਬਹੋਰੀ, ਸਵੇਰੇ ਬਹੁਤ ਹੀ ਕਹਿੰਦੇ ਦੀਨ ਜਾ ਹੋ ਕੇ, ਆਈ ਨਮਾਣਾ ਜਾ ਹੋ ਕੇ ਬਚਨ ਕਹਿਣ ਲੱਗਿਆ ਹੈ। ਦਰਸ ਲਾਲ ਸਾ ਹਿਰਦੇ ਨਥੋਰੀ, ਆਪਦੇ ਦਰਸ਼ਨ ਕਰਨ ਦੀ ਮੇਰੇ ਹਿਰਦੇ ਵਿੱਚ ਥੋੜੀ ਇੱਛਾ ਨਹੀਂ, ਬਹੁਤੀ ਹੀ ਹੈ। ਤੁਮ ਗਮਨੇ ਅਬ ਪੁਰ ਸੁਲਤਾਨਾ, ਵੇ ਮਾਰਾ ਹੁਣ ਸੁਲਤਾਨਪੁਰ ਨੂੰ ਚਲੇ ਜਾ ਰਹੇ ਹੋ। ਮੋਹ ਹੋਤ ਬ੍ਰਹਿ ਕਸ਼ਟ ਮਹਾਨਾ, ਮੈਨੂੰ ਮਾਰਾ ਆਪ ਜੀ ਦੇ ਵਿਛੋੜੇ ਦਾ ਬੜਾ ਭਾਰੀ ਦੁੱਖ ਹੋ ਰਿਹਾ ਹੈ। ਪ੍ਰੀਤ ਬਿਲੋਕ ਹਿਰਦੇ ਮਹਿ ਸਾਚੀ, ਮਹਾਰਾਜ ਨੇ ਇਹਦੇ ਹਿਰਦੇ ਦੀ ਸੱਚੀ ਸੁੱਚੀ ਪ੍ਰੀਤੀ ਵੇਖ ਕੇ ਕਮਲ ਬਦਨ ਪੁਨ ਗਿਰਾ ਉਬਾਚੀ, ਕਮਲ ਵਰਗੇ ਮੁਖ ਤੋਂ ਸਤਿਗੁਰੂ ਨੇ ਉਹ ਬਚਨ ਬਾਣੀ ਕਹੇ ਸੁਨੋ। ਚਿਤ ਚੇਤ ਰਾਖੋ ਅਵਨੀਪ, ਕਹਿੰਦੇ ਉਹ ਰਾਜੇ ਬਰਾਏ ਬੁਲਾਰ ਤੂੰ ਚਿਤ ਵੀ ਸਾਨੂੰ ਯਾਦ ਰੱਖਿਆ ਕਰ, ਮੈਂ ਹੋ ਤੁਮਰੇ ਸਦਾ ਸਮੀਪ, ਅਸੀਂ ਤਾਂ ਬਿਲਕੁਲ ਤੇਰੇ ਕੋਲ ਹੀ ਹੈ, ਤੇਰੀ ਹਜ਼ੂਰੀ ਵਿੱਚ ਹੀ ਅੰਗ ਸੰਗ ਹੀ ਹਾਂ। ਅਸ ਪ੍ਰਕਾਰ ਦੇ ਕਰ ਉਰ ਧੀਰਾ, ਇਸ ਤਰ੍ਹਾਂ ਰਾਏ ਬੁਲਾਰ ਦੇ ਹਿਰਦੇ ਵਿੱਚ ਧੀਰ ਹੌਸਲਾ ਦੇ ਕੇ ਘਰ ਆਏ ਪੁਨ ਗੁਣੀ ਗਹੀਰਾ, ਉਹਨਾਂ ਦੇ ਵਿੱਚ ਗਹੀਰਾ ਸਮੁੰਦਰ ਆ, ਉਹ ਸਤਿਗੁਰੂ ਆਪਣੇ ਘਰ ਵੱਲ ਨੂੰ ਵਾਪਸ ਆ ਗਏ। ਮਿਲੀ ਮਾਤ ਉਰ ਪ੍ਰੇਮ ਵਡਾਈ, ਬਹੁਤਾ ਪ੍ਰੇਮ ਵਧਾ ਕੇ ਮਾਤਾ ਤ੍ਰਿਪਤਾ ਜੀ ਮਿਲੇ ਹਨ। ਬਿਛਰੁਤ ਬਚ ਜਾਉ ਧੇਨ ਲਵਾਈ, ਇਹ ਕੋਈ ਬੱਛਾ ਕਹਿੰਦੇ ਬਿਛੜ ਜਾ ਲਾਂਭੇ ਹੋਏ ਲਵੇਰੀ ਜਿਹੜੀ ਗਊ ਹੈ ਉਹ ਭੱਜ ਕੇ ਮਿਲਦੀ ਆ, ਮਾਂ ਭੱਜ ਕੇ ਮਿਲੀ ਸਤਿਗੁਰਾਂ ਨੂੰ। ਆਸਿਖ ਦੇਤ ਪਲੋਸਤ ਮਾਥਾ, ਮਹਾਰਾਜ ਨੂੰ ਆਸ਼ੀਰਵਾਦਾਂ ਦਿੱਤੀ ਆ, ਮੱਥਾ ਚੁੰਮਰੀ ਹੈ, ਸਿਰ ਤੇ ਹੱਥ ਫੇਰ ਰਹੀ, ਮਨ ਹੈ ਮਨਾਵਤ ਸ੍ਰੀ ਜਗਨਨਾਥਾ, ਆਪਣੇ ਮਨ ਦੇ ਅੰਦਰ ਹੀ ਪਰਮੇਸ਼ਰ ਨੂੰ ਮਨਾ ਰਹੀ ਹੈ, ਪੂਜ ਰਹੀ ਹੈ। ਸੁਤ ਕੀ ਕੁਸ਼ਲ ਕਰਹੋ ਸਭ ਕਾਲਾ, ਇਸ ਤਰ੍ਹਾਂ ਬੇਨਤੀਆਂ ਕਰਦੀ ਹੈ, ਪਰਮੇਸ਼ਰ ਮੇਰੇ ਪੁੱਤਰ ਦੀ ਹਮੇਸ਼ਾ ਕਹਿੰਦੇ ਰਾਜੀ ਖੁਸ਼ੀ ਕਰੋ, ਇੱਕ ਰਾਜੀ ਖੁਸ਼ ਰਹਿਣ। ਮਹਾਂਪੁਰਖ ਤੁਮ ਦੀਨ ਦਿਆਲਾ, ਕਿਉਂਕਿ ਤੁਸੀਂ ਵਾਹਿਗੁਰੂ ਪਰਮੇਸ਼ਰ ਬੜੇ ਭਾਰੀ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ, ਧਰਿਓ ਮਾਤ ਕੇ ਪੱਗ ਪਾਰ ਸੀਸਾ। ਇਧਰ ਗੁਰੂ ਨਾਨਕ ਸਾਹਿਬ ਜੀ ਨੇ ਜਾਣ ਸਮੇਂ ਸੰਸਾਰੀ ਤੀ ਨੂੰ ਪੂਰੀਆਂ ਕਰਦਿਆਂ ਮਾਤਾ ਦੇ ਚਰਨਾਂ ਤੇ ਸੀਸ ਰੱਖਿਆ। ਨਿਕਸੇ ਨਿਜ ਘਰ ਤੇ ਜਗਦੀਸ਼ਾ, ਜਗਤ ਦੇ ਮਾਲਕ ਫਿਰ ਆਪਣੇ ਘਰ ਤੋਂ ਬਾਹਰ ਨਿਕਲੇ ਹਨ। ਪ੍ਰੇਮੀ ਮਿਲੇ ਆਨ ਜੇ ਪੁਰ ਕੇ, ਨਗਰ ਦੇ ਪ੍ਰੇਮੀ ਸਨ, ਜੋਰਦਾਰ ਦੋਸਤੀ ਆ ਕੇ ਮਿਲੇ ਜੁੜੇ। ਪਰਸ ਪਰਸ ਗਮਨੇ ਪੱਗ ਗੁਰ ਕੇ, ਸਾਰੇ ਮਹਾਰਾਜ ਦੇ ਚਰਨਾਂ ਨੂੰ ਛੋ ਛੋ ਕੇ ਮੱਥੇ ਟੇਕ ਕੇ ਵਾਪਸ ਮੁੜ ਗਏ। ਵਾਹਿਨ ਭਏ ਅਰੂੜ ਸਵਾਮੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਅਸਵਾਰ ਹੋ ਗਏ ਹਨ। ਦੀਨ ਬੰਦ ਪ੍ਰਭ ਅੰਤਰ ਜਾਮੀ, ਗਰੀਬਾਂ ਦੇ ਬੰਧੂ ਹਨ, ਪਿਆਰੇ ਹੈ, ਅੰਦਰਲੀਆਂ ਦਿਲਾਂ ਦੀਆਂ ਜਾਣਨ ਵਾਲੇ। ਸਿੱਖ ਬਨ ਕਾਲੂ ਦੇਵਤ ਭੂਰੀ, ਜਿਹੜਾ ਪਿਤਾ ਕਾਲੂ ਹੈ, ਜਾਣ ਲੱਗਿਆ ਬੜੀਆਂ ਤਿੱਕਰੀਆਂ ਸਿੱਖਿਆਵਾਂ ਦੇਣ ਲੱਗ ਪਿਆ। ਧਨ ਖਾਟਣ ਕੀ ਜੇ ਬਿਦਰੂਰੀ, ਜਿਵੇਂ ਧਨ ਨੂੰ ਕਹਿੰਦੇ ਖੱਟਣਾ ਹੈ, ਕਮਾ ਕੇ ਕੋਲ ਰੱਖਣਾ, ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਦੱਸਣ ਲੱਗਿਆ। ਸੁਨਹੋ ਤਾਤ ਅਬ ਭਾਸਨ ਬੰਦਾ, ਇਸ ਪੁੱਤਰ ਸੁਣ ਲਾ, ਹੁਣ ਤੇਰਾ ਪਤਨੀ ਨਾਲ ਸੰਬੰਧ ਹੋ ਗਿਆ, ਤੂੰ ਗ੍ਰਿਸਤੀ ਬਣ ਗਿਆ। ਯਾ ਮਹਿਨਾਨਾ ਵਿਧ ਕੇ ਧੰਦਾ, ਮਨੁੱਖ ਵਿਆਹਿਆ ਬਰਿਆ ਜਾਏ, ਗ੍ਰਿਸਤਪੁਣੇ ਵਿੱਚ ਤਰ੍ਹਾਂ ਤਰ੍ਹਾਂ ਦੇ ਧੰਦੇ ਹੁੰਦੇ। ਬਹੁਤੋ ਬਿਤ ਇਕੱਤਰ ਸੁਕਰੀਏ, ਇਸ ਕਰਕੇ ਹੁਣ ਤੂੰ ਸੁਲਤਾਨਪੁਰ ਜਾ ਰਿਹਾ, ਮੋਦੀ ਖਾਨੇ ਦਾ ਕੰਮ ਕਰਦਾ, ਉੱਥੇ ਜਾ ਕੇ ਬਹੁਤਾ ਧਨ ਇਕੱਠਾ ਕਰ ਲਈਏ, ਪਰਿਵਾਰਨ ਕੋ ਖਰਚ ਵਿਚਾਰੀਏ। ਕਿ ਹੁਣ ਪੁੱਤਰ ਤੇਰਾ ਪਰਿਵਾਰ ਵੱਧ ਜਾਣਾ, ਉਹਦਾ ਖਰਚ ਵੀ ਵੱਧ ਜਾਣਾ, ਵਿਚਾਰ ਲੈਣਾ ਕਰੀਏ। ਪੂਰਬ ਕੀ ਉਦਾਰਤਾ ਤਿਆਗ, ਪੁੱਤਰ ਜਿਵੇਂ ਪਹਿਲਾਂ ਜੋ ਆਈ ਜਾਂਦੀ ਮਾਈ ਗਰੀਬਾਂ ਨੂੰ ਤੂੰ ਵੰਡੀ ਜਾਂਦਾ ਦੇਈ ਜਾਣਾ, ਪਹਿਲਾਂ ਬੜਾ ਉਦਾਰਤਾ ਵਾਲਾ ਸੁਭਾਅ ਤੂੰ ਹੁਣ ਛੱਡ ਦੇ। ਗ੍ਰਿਸਤੀ ਮਨ ਜਨ ਕੇ ਮਗ ਲਾਗ, ਗ੍ਰਿਸਤੀ ਮਨੁੱਖ ਹੁੰਦੇ ਉਹ ਜਿਸ ਰਸਤੇ ਲੱਗਦੇ ਮਾਇਆ ਇਕੱਠੀ ਕਰਦੇ ਹੁੰਦੇ ਧਨ ਜੋੜ, ਉਸ ਰਸਤੇ ਲੱਗ ਜਾ, ਤੂੰ ਵੀ ਮਾਇਆ ਇਕੱਠੀ ਕਰਨ ਲੱਗ ਪਾ। ਧਨੀ ਪੁਰਖ ਮਹਿ ਸਭ ਪ੍ਰਧਾਨਾ, ਦੇਖ ਲਓ ਸਿਆਣੇ ਕਹਿੰਦੇ ਆ ਜਿੰਨਾ ਕੋਲ ਮਾਇਆ ਹੁੰਦੀ ਹੈ ਧਨੀ ਪੁਰਖ ਸਾਰਿਆਂ ਵਿੱਚ ਪ੍ਰਧਾਨ ਹੁੰਦੇ, ਮੁਖੀ ਹੁੰਦੇ। ਧਨੀ ਮੂਢ ਕੋ ਕਹਿਤ ਸੁਜਾਨਾ, ਜਿਹੜੇ ਮੂਰਖ ਲੋਕ ਹੁਣ ਮਾਇਆ ਕੋਲ ਹੋਵੇ ਤੇ ਮੂਰਖ ਧਨੀ ਨੂੰ ਲੋਕ ਸਿਆਣਾ ਕਹਿੰਦੇ ਆ। ਮਿਲ ਹੈ ਧਨੀ ਕੋ ਸਕਲ ਭਲਾਈ, ਕਹਿੰਦੇ ਜਿਹੜਾ ਮਾਇਆ ਧਾਰੀ ਮਨੁੱਖ ਹੁੰਦਾ ਉਹਨੂੰ ਸਭ ਤਰ੍ਹਾਂ ਦੀ ਭਲਿਆਈ ਵਡਿਆਈ ਮਿਲਦੀ ਹੈ। ਧਨ ਬਿਨ ਕਾਰਜ ਹੋਇ ਨਹਿ ਰਾਈ, ਦੇਖ ਲਾ ਮਨੁੱਖ ਕੋਲੇ ਧਨ ਨਾ ਹੋਵੇ ਰਾਈ ਜਿੰਨਾ ਕੰਮ ਨੀ ਕੋਈ ਹੋ ਸਕਦਾ। ਹੁੰਦਾ ਹੈ। ਜਿਉ ਤਨ ਨਿਭੈ ਪ੍ਰਾਣ ਅਧਾਰਾ, ਜਿਵੇਂ ਪ੍ਰਾਣਾਂ ਦੇ ਸਹਾਰੇ ਕਹਿੰਦੇ ਸਰੀਰ ਦਾ ਨਿਭਾ ਹੁੰਦਾ, ਸਰੀਰ ਚੱਲਦਾ ਨਾ ਪ੍ਰਾਣਾਂ ਦੇ ਸਹਾਰੇ। ਤਿਉ ਧਨ ਤੇ ਸਭ ਜਗ ਵਿਵਹਾਰਾ, ਕਹਿੰਦੇ ਮਨੁੱਖ ਕੋਲ ਧਨ ਹੋਵੇ ਤੇ ਸੰਸਾਰ ਦੇ ਕਹਿੰਦੇ ਸਾਸਰੇ ਸਾਰੇ ਕੰਮ ਚੱਲਦੇ। ਜਿਉ ਜਲ ਹੀਨ ਨਤਾਲ ਸੁਹਾਵਾ, ਇਸ ਪੁੱਤਰ ਦੇਖ ਸਿਆਣੇ ਕਹਿੰਦੇ ਆ ਜਿਵੇਂ ਪਾਣੀ ਤੋਂ ਬਗੈਰ ਜਿਹੜਾ ਤਲਾ ਹੈ ਜਿੰਨਾ ਮਰਜ਼ੀ ਵਧੀਆ ਬਣਿਆ ਹੋਵੇ ਚੰਗਾ ਨਹੀਂ ਲੱਗਦਾ। ਤਿਉ ਧਨ ਬਿਨ ਨਾਰ ਸ਼ੋਭ ਨ ਪਾਵਾ, ਮਨੁੱਖ ਦੇ ਕੋਲ ਮਾਇਆ ਨਾ ਹੋਵੇ ਹੋਰ ਲੀੜੇ ਕੱਪੜੇ ਜਿੰਨੇ ਮਰਜ਼ੀ ਚੰਗੇ ਪਾਈ ਸੋਭਾ ਨਹੀਂ ਦਿੰਦਾ ਨੰਗ ਬਣਨ। ਸਜਲ ਮੇਘ ਬਿਨ ਜਿਉ ਕ੍ਰਿਖ ਨਾਹੀ, ਕਹਿੰਦੇ ਪਾਣੀ ਵਾਲੇ ਬੱਦਲਾਂ ਤੋਂ ਬਿਨਾ ਜਿਵੇਂ ਪੁੱਤਰ ਖੇਤੀ ਨਹੀਂ ਨਾ ਹੁੰਦੀ ਹੈ। ਧਨ ਬਹੀਨ ਤਿਉ ਬਨ ਜੁਨ ਆਹੀ, ਜੇ ਧਨ ਤੋਂ ਬਗੈਰ ਹੋਵੇ ਮਨੁੱਖ ਕੋਈ ਬਿਜਨਸ ਨਹੀਂ ਕੋਈ ਵਪਾਰ ਨਹੀਂ ਲੈਣ ਦੇਣ ਨਹੀਂ ਕਰ ਸਕਦਾ ਹੈ। ਯਾ ਬਿਦ ਨਾਨਾ ਜੁਗਤ ਉਚਰ ਕੈ, ਮਾਇਆ ਇਕੱਠੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਜੁਗਤੀਆਂ ਦ੍ਰਿਸ਼ਟਾਂਤ ਦੇ ਕੇ ਸਮਝਾਉਂਦਾ ਹੈ। ਸਮਝਾਵਤ ਕਾਲੂ ਹਿਤ ਕਰਕੇ, ਬੜਾ ਪ੍ਰੇਮ ਪਿਆਰ ਕਰਕੇ ਸਤਿਗੁਰਾਂ ਨੂੰ ਸਮਝਾਉਂਦਾ ਹੈ ਪਿਤਾ ਕਾਲੂ। ਰਾਵਰ ਭਾਖਤ ਬਚਨ ਜਥਾ ਜੀ, ਉਸ ਵੇਲੇ ਮਹਾਰਾਜ ਕਹਿਣ ਲੱਗੇ ਹੇ ਪਿਤਾ ਜੀ ਜਿਸ ਤਰ੍ਹਾਂ ਤੁਸੀਂ ਬਚਨ ਕਹਿ ਰਹੇ ਹੋ ਨਾ, ਭਲੀ ਬਾਤ ਪਿਤ ਕਰੋ ਤਥਾ ਜੀ, ਪਿਤਾ ਜੀ ਇਹ ਤਾਂ ਚੰਗੀ ਗੱਲ ਹੈ ਮੈਂ ਉਸੇ ਤਰ੍ਹਾਂ ਕਰਾਂਗਾ। ਅਸ ਕਹਿ ਕੀਨੀ ਪੁੰਨ ਪਦ ਬੰਧਨ, ਇਸ ਤਰ੍ਹਾਂ ਪਿਤਾ ਜੀ ਨੂੰ ਬਚਨ ਕਹਿ ਕੇ ਚਰਨਾਂ ਤੇ ਨਮਸਕਾਰ ਕੀਤੀ। ਗਮਨੇ ਮਾਰਗ ਦੁੱਖ ਨਿਕੰਦਨ, ਗੁਣਾ ਗੁਨਾਹਾਂ ਨੂੰ ਕੱਟਣ ਵਾਲੇ ਸਤਿਗੁਰੂ ਸੁਲਤਾਨਪੁਰ ਦੇ ਰਸਤੇ ਵਿੱਚ ਚੱਲ ਪਏ। ਬੰਦ ਸੁਲੱਖਣੀ ਸਾਸੂ ਚਰਨ, ਇਸੇ ਤਰ੍ਹਾਂ ਜਿਹੜੀ ਸੁਲੱਖਣੀ ਪਤਨੀ ਉਹਨੇ ਸੱਸ ਦੇ ਚਰਨਾਂ ਤੇ ਮੱਥਾ ਟੇਕਿਆ। ਮਿਲਤ ਸਨੇਹ ਸੰਗ ਕਰ ਕਰਨ, ਉਸ ਵੇਲੇ ਕਿਰਪਾ ਕਰਕੇ ਪ੍ਰੇਮ ਕਰਕੇ ਆਪਣੀ ਨੂੰਹ ਨੂੰ ਤ੍ਰਿਪਤਾ ਜੀ ਮਿਲ ਜੁਲ ਰਹੇ। ਦਈ ਆਸਕਾ ਹਿਤ, ਦਈ ਆਸਕਾ ਚਿਤ ਹਿਤਕਾਰੀ, ਇਸ ਤਰ੍ਹਾਂ ਚਿਤ ਦੇ ਨਾਲ ਹਿਤ ਨਾਲ ਬੜੀ ਆਸ਼ੀਰਵਾਦ ਦਿੱਤੀ। ਸਦਾ ਸੁਹਾਗ ਸਹਿਤ ਸੁਖ ਭਾਰੀ, ਮੇਰੀ ਨੂੰਹ ਹਮੇਸ਼ਾ ਤੂੰ ਸੁਹਾਗਵੰਤੀ ਹੋਵੇ ਭਾਰੀ ਸੁਖਾਂ ਸਹਿਤ ਹੋਵੇ। ਭਗਵਾਨ ਸੁਤਕੀ ਹੋਇ ਮਾਤਾ, ਬਹੁਤ ਭਾਗਾਂ ਵਾਲਾ ਪੁੱਤਰ ਉਹਦੀ ਮਾਤਾ ਤੂੰ ਬਣੇ ਕਿਸੇ ਸਮੇਂ। ਪਤ ਕੀ ਪ੍ਰੀਤ ਰਹਿ ਸਭ ਭਰਾ ਭਾਂਤਾ, ਕਹਿੰਦੇ ਆਸ਼ੀਰਵਾਦਾਂ ਦੇ ਰਹੀ ਹੈ ਵੀ ਪਤੀ ਦੇ ਨਾਲ ਤੇਰਾ ਹਮੇਸ਼ਾ ਪ੍ਰੇਮ ਪਿਆਰ ਬਣਿਆ ਰਹੇ। ਚੜ ਡੋਰੇ ਗਵਨੀ ਮਗ ਮਾਹੀ, ਸੁਲੱਖਣੀ ਡੋਰੇ ਤੇ ਚੜ ਕੇ ਰਸਤੇ ਵੀ ਚੱਲ ਪਈ ਹੈ। ਦੁਹਦ ਚ ਵਿਛੜਨ ਜਿਨ ਹਿਤ ਨਾਹੀ, ਮਾਤਾ ਦਾ ਨੂੰਹ ਦਾ ਕਹਿੰਦੇ ਇਸ ਆਪੋ ਵਿੱਚ ਵਿਛੜਾ ਦੋਹਾਂ ਨੂੰ ਚੰਗਾ ਨਹੀਂ ਲੱਗ ਰਿਹਾ ਹੈ। ਕ੍ਰਮ ਕ੍ਰਮ ਪਹੁੰਚੇ ਪੁਰ ਸੁਲਤਾਨਾ, ਗੁਰੂ ਨਾਨਕ ਸਾਹਿਬ ਜੀ ਨੰਬਰਵਾਰ ਰਸਤਾ ਤੈਅ ਕਰਦੇ ਹੋਏ ਸਹਿਜ ਸਹਿਜ ਨਾਲ ਸੁਲਤਾਨਪੁਰ ਸਾਹਿਬ ਜਾ ਪਹੁੰਚੇ। ਦੀਨ ਦਾਨ ਦਾ ਦਇਆ ਨਿਧਾਨਾ, ਦਇਆ ਦੇ ਘਰ ਹੈ ਖਜ਼ਾਨੇ ਉਹਨਾਂ ਨੇ ਕਹਿੰਦੇ ਦਾਨ ਦੇਣਾ ਕੀਤਾ। ਧਾਮ ਜਰਾਮ ਨਾਨਕੀ ਦੋ, ਦਾਨ ਦੇਣ ਵਾਸਤੇ ਜੋ ਸਖੀ ਦਾਮ ਜਿੱਥੇ ਜੈ ਰਾਮ ਦਾ ਘਰ ਹੈ। ਬਦਨ ਬਿਲੋਕਤ ਹਰ ਖੇ ਸੋ, ਆ ਕਹਿੰਦੇ ਨਾਨਕੀ ਜੀ ਤੇ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਦਾ ਮੁਖ ਤੱਕ ਕੇ ਬਹੁਤ ਖੁਸ਼ ਹੋਏ। ਸਾਦਰ ਦੌਰ ਕਰੀ ਪਦ ਬੰਦਨ, ਸਤਿਕਾਰ ਨਾਲ ਦੌੜ ਕੇ ਚਰਨਾਂ ਤੇ ਨਮਸਕਾਰ ਕੀਤੀ। ਕਰ ਪਕੜੇ ਯੁਗ ਦੁੱਖ ਨਿਕੰਦਨ, ਉਸ ਵੇਲੇ ਭੈਣ ਨੇ ਮੱਥਾ ਨੀ ਟੇਕਣ ਦਿੱਤਾ, ਦੋਵੇਂ ਹੱਥ ਫੜ ਲਏ ਆਪ ਚਰਨਾਂ ਤੇ ਨਮਸਕਾਰ ਕੀਤੀ। ਕੁਸ਼ਲ ਪ੍ਰਸ਼ਨ ਕਰ ਮੰਚ ਪਰ ਬੈਸੇ, ਰਾਜੀ ਖੁਸ਼ੀ ਪੁੱਛ ਕੇ ਫਿਰ ਪੁਣਗੁਪੁਰ ਬੈਠ ਗਏ। ਦਯੋ ਸੁਸਾਸੋ ਨਹਿਰ ਸੰਦੇਸੇ, ਰਾਏ ਦੇ ਪੇਕਿਆਂ ਦੇ ਜਿਹੜੇ ਕੋਈ ਸੁੱਖ ਸਾਂਦ ਦੇ ਸੁਨੇਹੇ ਆ ਉਹ ਭੈਣ ਨੂੰ ਦੇ ਦਿੱਤੇ। ਬਹੁਰ ਸੁਲੱਖਣੀ ਪ੍ਰਵਿਰਸ਼ੀ ਸਦਨਾ, ਉਸ ਤੋਂ ਬਾਅਦ ਜਿਹੜੀ ਸੁਲੱਖਣੀ ਆ ਉਹ ਇਹ ਘਰ ਦੇ ਵਿੱਚ ਆਪ ਪ੍ਰਵੇਸ਼ ਹੋਈ। ਬਿਗਸਿਓ ਕਮਲ ਨਾਨਕੀ ਬਦਨਾ, ਆ ਸੁਲੱਖਣੀ ਨੂੰ ਆਇਆ ਦੇ ਕੇ ਨਾਨਕੀ ਜੀ ਦਾ ਜਿਹੜਾ ਮੁੱਖ ਹੈ ਕਮਲ ਵਾਂਗੂ ਖੁਸ਼ੀ ਵਿੱਚ ਖਿੜ ਗਿਆ ਹੈ। ਹੈ। ਬੰਧਨ ਕਰਤ ਲੀਨ ਗਰ ਲਾਈ, ਹਾਏ ਇਸ ਤਰ੍ਹਾਂ ਸੁਲੱਖਣੀ ਨੂੰ ਮੱਥਾ ਟੇਕਦਿਆਂ ਤੇ ਆਪਣੇ ਫੜ ਕੇ ਗਲ ਨਾਲ ਜੱਫੀ ਵਿੱਚ ਲੈ ਲਿਆ। ਜਨਮ ਰੰਗ ਜੋ ਨਵ ਨਿਧ ਪਾਈ, ਕੋਈ ਜਨਮਾਂ ਤੋਂ ਕਲਾਲ ਹੋਵੇ ਉਹਨੂੰ ਨੌ ਨਿਧੀ ਉਹਨੂੰ ਪ੍ਰਾਪਤ ਹੋ ਜਾਓ, ਖੁਸ਼ੀ ਪ੍ਰਾਪਤ ਕੀਤੀ। ਪੀੜਾ ਸੁੰਦਰ ਸਦਨ ਡਸਾਵਾ, ਉਸ ਵੇਲੇ ਨਾਨਕੀ ਜੀ ਨੇ ਕਰਦੇ ਹੋਏ ਸੋਹਣਾ ਜਿਹੜਾ ਪੀੜਾ ਡਾਇਆ ਹੈ, ਤਾਂ ਪਰ ਕਲਪਾ ਰੁਚਰ ਬਸਾਵਾ, ਉਸ ਪੀੜੇ ਦੇ ਉੱਪਰ ਸੋਹਣੀ ਜਿਹੜੀ ਬਿਛਾਈ ਹੈ ਬਿਛਾ ਦਿੱਤੀ। ਸੁਣੀਏ ਸ੍ਰੀ ਅੰਗਦ ਕਹਿ ਬਾਲਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਮੇਰੇ ਪਾਸੋਂ ਅਗਲੀ ਕਥਾ ਗੁਰੂ ਨਾਨਕ ਸਾਹਿਬ ਦੀ ਸੁਣ ਲਈਏ। ਹੋ ਸੁਣ ਸੁਧ ਆਪਨ ਤਤਕਾਲਾ, ਮੈਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਆਪਣੇ ਜਨਮ ਨਗਰ ਤੋਂ ਚੱਲਦੇ ਹੁਣ ਸੁਲਤਾਨਪੁਰ ਸਾਹਿਬ ਆ ਗਏ ਹਨ, ਮੈਂ ਸੁਣਿਆ ਹੈ। ਗਮਨਿਓ ਜਹ ਵੈਸੇ ਗਤ ਦਾਈ, ਮੈਂ ਹੱਟ ਸਾਹਿਬ ਤੋਂ ਚੱਲਦਾ ਜਿੱਥੇ ਮੁਕਤੀ ਦਾਤੇ ਸਤਿਗੁਰੂ ਬੈਠੇ ਸੀ ਉਧਰ ਨੂੰ ਚੱਲਦਾ ਆਇਆ। ਦਰਸ ਹਿਰਦੇ ਲਾਲਸ ਅਧਕਾਈ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਮੈਨੂੰ ਵੀ ਹਿਰਦੇ ਵਿੱਚ ਬੜੀ ਤਕੜੀ ਇੱਛਾ ਸੀ। ਜਬ ਹੈ ਬਿਲੋਕੇ ਬੇਦੀ ਨੰਦਨ, ਗੁੰਜੋ ਬੇਦੀਆਂ ਦੇ ਸੁਪੁੱਤਰ ਗੁਰੂ ਨਾਨਕ ਸਾਹਿਬ ਨੂੰ ਮੈਂ ਤੱਕਿਆ ਮਹਾਰਾਜ, ਪਦ ਅਰਬਿੰਦ ਹਕੀਨੀ ਬੰਦਨ, ਗੁਰੂ ਅੰਗਦ ਸਾਹਿਬ ਜੀ ਫਿਰ ਮੈਂ ਉਹਨਾਂ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਕੀਤੀ ਪ੍ਰੇਮ ਪਿਆਰ ਨਾਲ। ਚਿਤ ਕਰ ਤਾਰ ਰਹਿ ਕਹਿ ਬਾਨੀ, ਗੁਰੂ ਨਾਨਕ ਸਾਹਿਬ ਨੇ ਮੈਨੂੰ ਇਸ਼ਨਾਨ ਇਸ ਤਰ੍ਹਾਂ ਆਸ਼ੀਰਵਾਦ ਦਿੱਤੀ ਵੀ ਤੇਰੇ ਚਿੱਤ ਵਿੱਚ ਕਰਤਾਰ ਹਮੇਸ਼ਾ ਯਾਦ ਰਹੇ। ਕੁਸ਼ਲ ਬੂਝ ਬਹੁ ਕਰਨਾ ਠਾਨੀ, ਸਖ ਸਾਨ ਪੁੱਛ ਕੇ ਮੈਂ ਬਾਲਾ ਨੂੰ, ਮੇਰੇ ਤੇ ਮਹਾਰਾ ਨੇ ਬਹੁਤ ਹੀ ਕਿਰਪਾ ਕੀਤੀ। ਹਾਂ ਬੋਲਿਓ ਨਿਤ ਕੁਸ਼ਲ ਹੈ ਮੇਰੇ, ਮਹਾਰਾ ਤੋਂ ਸੁਣ ਕੇ ਬੋਲਿਆ ਕਿ ਮਹਾਰਾ ਮੇਰੇ ਸਰੀਰ ਨੂੰ ਤਾਂ ਹਰਸਨਾ ਕਰਕੇ ਖੈਰ ਸੁਖ ਹੈ। ਕਰੇ ਨਿਕੰਦਨ ਦੁੱਖ ਇੱਕ ਵੇਰੇ, ਮੇਰੇ ਨਿਰ ਦੀ ਨਿਗਾਹ ਕਰਕੇ ਇੱਕੋ ਵੇਰੀ ਮੇਰੇ ਸਾਰੇ ਜ਼ਿੰਦਗੀ ਦੇ ਦੁੱਖ ਕੱਟ ਸੁੱਟੇ ਆ, ਮੈਂ ਹਮੇਸ਼ਾ ਹੁਣ ਰਾਜੀ ਖੁਸ਼ ਹਾਂ। ਧਿਆਨ ਤੁਮਾਰੋ ਹਿਰਦੇ ਵਸਾਵਾ, ਮਹਾਰਾ ਮਹਾਰਾ ਤੁਹਾਡੇ ਸਰੂਪ ਦਾ ਜਿਹੜਾ ਧਿਆਨ ਮੈਂ ਹਿਰਦੇ ਵਿੱਚ ਵਸਾਇਆ ਹੋਇਆ। ਤੀਨ ਤਾਪ ਤਨ ਸੁਹਨ ਨ ਪਾਵਾ, ਇਸ ਕਰਕੇ ਜਿਹੜੇ ਤਿੰਨ ਤਰ੍ਹਾਂ ਦੇ ਪਾਪ ਹੈ, ਆਦ ਹੈ, ਮਨ ਦੇ ਦੁੱਖ ਹੈ, ਸਰੀਰ ਦੇ ਦੁੱਖ ਹੈ, ਬਾਹਰੋਂ ਉੱਪਰੋਂ ਆ ਕੇ ਲੜਾਈ ਝਗੜਿਆਂ ਦੇ ਦੁੱਖ ਪੈਂਦੇ, ਉਹ ਮੇਰੇ ਨੇੜੇ ਨਹੀਂ ਆਏ ਹਨ। ਪ੍ਰੇਮੀ ਹੁਤੇ ਨਗਰ ਕੇ ਜੇਈ, ਸੁਲਤਾਨਪੁਰ ਸਾਹਿਬ ਦੇ ਵੀ ਜਿਹੜੇ ਕੋਈ ਪ੍ਰੇਮੀ ਪਿਆਰੇ ਹੈ ਸਨ, ਦਰਸ਼ਨ ਕਰਨ ਆਏ ਸਭ ਤੇ, ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਵਾਪਸ ਆ ਗਏ, ਸਭ ਦਰਸ਼ਨ ਕਰਨ ਲਈ ਚੱਲ ਚਲੇ ਆਏ ਹਨ। ਬੰਦਹ ਪਦ ਅਰਬਿੰਦ ਮੁਕੰਦਾ, ਮੁਕਤੀ ਦਾਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮੱਥੇ ਟੇਕ ਰਹੇ, ਸਨ ਮਾਨ ਸਭ ਕੋ ਸੁਖ ਕੰਦਾ, ਸੁਖਾਂ ਦੇ ਬਦਲ ਨੂੰ ਸਤਿਗੁਰੂ ਸਭ ਦਾ ਸਨਮਾਨ ਸਤਿਕਾਰ ਕਰਦੇ। ਅਸਬਿਦ ਵਾਸੁਰ ਸਰਬ ਬਿਤਾਵਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦਾ ਸੈਰ ਸੁਖ ਪੁੱਛਦਿਆਂ ਸਤਿਕਾਰ ਦਿੰਦਿਆਂ ਦਿਨ ਬਤੀਤ ਕੀਤਾ ਹੈ। ਭਈ ਪ੍ਰਦੋਖ ਤਿਮਰ ਨਭ ਛਾਵਾ, ਜਦੋਂ ਸ਼ਾਮ ਹੋ ਗਈ ਹੈ ਤੇ ਇਸ ਤਰ੍ਹਾਂ ਕਹਿੰਦੇ ਹਨੇਰਾ ਛਾ ਗਿਆ ਹਰ ਪਾਸੇ, ਨਾਨਾ ਰਸ ਬਿੰਜਨ ਕਰਵਾਏ, ਤੇਰ ਮਾਤਾ ਜੀ ਨੇ ਤਰ੍ਹਾਂ ਤਰ੍ਹਾਂ ਦੇ ਰਸ ਦਾ ਹੀ ਭੋਜਨ ਤਿਆਰ ਕਰੇ ਕਰਵਾਏ, ਨਿਕਟ ਨਾਨਕੀ ਬੈਸ ਜਵਾਏ, ਇਸ ਤਰ੍ਹਾਂ ਨਾਨਕੀ ਜੀ ਨੇ ਕੋਲ ਬੈਠ ਕੇ ਸਤਿਗੁਰੂ ਨੂੰ ਛਕਾਏ ਹਨ। ਰੈਣ ਵਿਖੇ ਸੈਨੰਗ ਪੁਨ ਕੀਨੀ, ਰਾਤ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਪਣਗ ਉੱਪਰ ਵਿਰਾਜਣਾ ਕੀਤਾ ਹੈ। ਬਹੁ ਕਿੰਕਰ ਜੋ ਜਿਨਗਤ ਦੀਨੀ, ਇਸ ਗੁਰੂ ਨਾਨਕ ਸਾਹਿਬ ਜੀ ਨੇ ਬਹੁਤੇ ਸਿੱਖਾਂ ਸੇਵਕਾਂ ਨੂੰ ਮੁਕਤੀ ਬਖਸ਼ੀ ਹੈ। ਸਵਾ ਜਾਮ ਨਿਸ ਤਜੀ ਗੁਡਾਕਾ, ਜਦੋਂ ਸਵਾ ਕੁਪਹਿਰ ਰਾਤ ਰਹਿ ਗਈ ਉਸ ਵੇਲੇ ਆਪ ਜੀ ਨੇ ਨੀਰ ਛੱਡ ਦਿੱਤੀ ਹੈ। ਉੱਠੇ ਸ਼ਾਂਤ ਦਾ ਦਰਸ਼ਨ ਜਾਂਕਾ, ਇਹਨਾਂ ਦੇ ਦਰਸ਼ਨ ਕਹਿੰਦੇ ਸ਼ਾਂਤੀ ਦਿੰਦਾ ਉਹ ਆਪ ਜੀ ਉੱਠ ਖੜੋਤੇ, ਸਭ ਹੈ ਸੋਚ ਸੌ ਕੀਨ ਸ਼ਨਾਨਾ, ਇਹਨਾਂ ਸਭ ਤਰ੍ਹਾਂ ਕਰਕੇ ਪਵਿੱਤਰਤਾ ਹੀ ਸੋਚਾ ਚਾਰ ਦਾਤਨ ਕਰਨ ਲਾ, ਉਸ ਤੋਂ ਬਾਅਦ ਇਸ਼ਨਾਨ ਕਰ ਲਿਆ। ਆਸਨ ਓਨਕਾਰ ਵੈਸੇ ਨਿਜ ਧਿਆਨ। ਫਿਰ ਗੁਰੂ ਨਾਨਕ ਸਾਹਿਬ ਜੀ ਚੌਂਕੜਾ ਮਾਰ ਕੇ ਆਸਣ ਲਾ ਕੇ ਸਵੈ ਸਰੂਪ ਦੇ ਧਿਆਨ ਵਿੱਚ ਬੈਠ ਗਏ। ਤਿਮਰ ਨਸੇ ਹੋਈ ਜਬ ਭੋਰਾ, ਕਹਿੰਦੇ ਹਨੇਰਾ ਨਾਸ ਹੋ ਗਿਆ ਤੇ ਸਵੇਰ ਹੋਏ ਆਈ। ਗਮ ਨੇ ਬਾਹਰ ਨਿਖਦਿਆ ਓਰਾ। ਫਿਰ ਗੁਰੂ ਨਾਨਕ ਸਾਹਿਬ ਜੀ ਜਿਧਰੋਂ ਹੱਟ ਸਾਹਿਬ ਸਥਾਨ ਮੋਦੀ ਖਾਨਾ ਉਧਰ ਨੂੰ ਚਲੇ ਗਏ। ਕਰਨੇ ਲੱਗੇ ਬੈਸ ਕ੍ਰਿਤ ਮੋਦੀ, ਬੈਠ ਕੇ ਮੋਦੀ ਖਾਨੇ ਦਾ ਜਿਹੜਾ ਕੰਮ ਹੈ ਆਪ ਜੀ ਕਰਨ ਲੱਗ ਪਏ। ਲੈਣ ਦੇਣ ਕੇ ਜੌਨ ਰਿਪ ਲੋਧੀ, ਜਿਵੇਂ ਉਹ ਲੋਧੀ ਖਾਨਦਾਨ ਦਾ ਜਿਹੜਾ ਨਵਾਬ ਉਹਦੇ ਨਾਲ ਲੈਣਾ ਦੇਣਾ ਵੀ ਕਰ ਰਹੇ। ਕਰਤ ਕਿਤਕ ਜਬ ਕਾਲ ਬਿਤਾਵਾ, ਮੋਦੀ ਖਾਨੇ ਦਾ ਕੰਮ ਕਰਦਿਆਂ ਕਰਦਿਆਂ ਜਦੋਂ ਕੁਝ ਕੁ ਸਮਾਂ ਬਤੀਤ ਕੀਤਾ ਹੈ, ਲੇਨ ਸੁਤਾ ਨਿਜ ਮੂਲਾ ਆਵਾ, ਜਿਹੜਾ ਮੂਲ ਚੰਦ ਹੈ ਆਪਣੀ ਸਪੁੱਤਰੀ ਸੁਲੱਖਣੀ ਨੂੰ ਲੈਣ ਆ ਗਿਆ ਸੁਲਤਾਨਪੁਰ ਸਾਹਿਬ। ਦੋਹਰਾ ਦੋਏ ਦਿਵਸ ਰਹਿ ਕਰ ਨਗਰ, ਇਸ ਤਰ੍ਹਾਂ ਮੂਲ ਚੰਦ ਨੇ ਦੋ ਕੁ ਦਿਨ ਇਹ ਸੁਲਤਾਨਪੁਰ ਦੇ ਵਿੱਚ ਰਹਿਣਾ ਕੀਤਾ। ਲੇ ਤਨੀਆ ਨਿਜ ਸੰਗ, ਫਿਰ ਆਪਣੀ ਸਪੁੱਤਰੀ ਨੂੰ ਆਪਣੇ ਨਾਲ ਲੈ ਲਿਆ ਇਸਨੇ। ਕ੍ਰਮ ਕ੍ਰਮ ਪਹੁੰਚਿਓ ਸਾਧਨ ਕੋ, ਨੰਬਰਵਾਰ ਰਸਤਾ ਤੈਅ ਕਰਦਾ ਹੌਲੀ ਹੌਲੀ ਆਪਣੇ ਬਟਾਲੇ ਨਗਰ ਵਿੱਚ ਘਰ ਵਿੱਚ ਜਾ ਪਹੁੰਚਾ। ਮੂਲਾ ਹੋਏ ਉਮੰਗ, ਜਿਹੜਾ ਮੂਲ ਚੰਦ ਬਹੁਤ ਖੁਸ਼ ਆਨੰਦ ਹੋ ਕੇ, ਚੌਪਈ ਪੂਰਬ ਉਰ ਉਦਾਰਤਾ ਜੈਸੀ, ਇੱਧਰ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਪਹਿਲਾਂ ਬਾਰੇ ਕਹਿੰਦੇ ਉਦਾਰਤਾ, ਪਹਿਲਾਂ ਵਰਗਾ ਸਖੀ ਪੁਣਾ ਹੈ। ਕਰ ਹੈ ਬਹੁਤ ਸੁਖ ਸਾਗਰ ਤੈਸੀ, ਸੁਖਾਂ ਦੇ ਸਾਗਰ ਇਸ ਤਰ੍ਹਾਂ ਸ਼ਾਦੀ ਹੋਣ ਤੋਂ ਬਾਅਦ ਵੀ ਉਸੇ ਤਰ੍ਹਾਂ ਖੁਲਦ ਦੀ ਕਰਦੇ। ਜੋ ਸੁਰ ਸਰ ਗਤ ਪ੍ਰਾਚੀ ਗਵਨੀ, ਇਸ ਤਰ੍ਹਾਂ ਕਹਿੰਦੇ ਜਿਹੜੀ ਗੰਗਾ ਉਹ ਕਹਿੰਦੇ ਚੜ੍ਹਦੀ ਤਰਫ ਹੀ ਚੱਲਦੀ ਹੈ। ਕਬ ਹੈ ਨਾ ਬਹਿਰਹ ਪਸਚਮ ਅਵਨੀ, ਜਿਵੇਂ ਕਹਿੰਦੇ ਜਿੰਨਾ ਮਰਜ਼ੀ ਕੋਈ ਜਲ ਜੋਰ ਲਾਏ ਗੰਗਾ ਕਹਿੰਦੇ ਸ਼ਿਵ ਦੀ ਤਰਫ ਨਹੀਂ ਵਹਿੰਦੀ ਹੈ, ਉਹ ਚੜ੍ਹਦੀ ਤਰਫ ਹੀ ਚੱਲੂਗੀ। ਜੋ ਸੂਰਜ ਕੋ ਧਰਮ ਸੁਹਾਵਨ, ਜਿਵੇਂ ਕਹਿੰਦੇ ਜਿਹੜਾ ਸੂਰਜ ਹੈ ਉਹਦਾ ਕਹਿੰਦੇ ਬੜਾ ਸੋਭਨੀ ਕੇ ਪੱਕਾ ਧਰਮ ਹੈ। ਸਦਾ ਤਿਮਰ ਕੋ ਕਰ ਹੈ ਨਸਾਵਨ, ਜਦੋਂ ਵੀ ਚੜ੍ਹ ਜਾਂਦਾ ਹਮੇਸ਼ਾ ਹਮੇਸ਼ਾ ਹਨੇਰੇ ਦਾ ਨਾਸ ਹੀ ਕਰ ਸਕਦਾ, ਹਨੇਰਾ ਨਹੀਂ ਰਹਿਣ ਦਿੰਦਾ ਹੈ। ਤਿਉ ਰੰਕਨ ਕੋ ਕਸ਼ਟ ਨਿਵਾਰਨ, ਇਸੇ ਤਰ੍ਹਾਂ ਮਹਾਰਾਜ ਦਾ ਸੁਭਾਅ ਹੈ ਕਹਿੰਦੇ ਗਰੀਬਾਂ ਦਾ ਵੀ ਦੁੱਖ ਦੂਰ ਕਰਨਾ ਹੈ। ਕਰ ਹੈ ਸਦਾ ਜੋ ਦਾਸ ਉਬਾਰਨ, ਜਿਹੜੇ ਦਾਸਾਂ ਨੂੰ ਹਮੇਸ਼ਾ ਬਚਾਉਣ ਵਾਲੇ ਦੁੱਖਾਂ ਨੂੰ ਉਹ ਦੇ ਰਹੇ ਖੁੱਲਾ ਦਾਨ। ਜੋ ਸੁਰ ਧਰ ਕੋ ਸੁਭਗ ਸੁਭਾਉ, ਜਿਵੇਂ ਕਲ ਵਿਸ਼ਕਨ ਕਹਿੰਦੇ ਸੁਤੇ ਬੜਾ ਚੰਗਾ ਇਸ ਹੈ ਜੇ ਸੁਭਾਅ ਹੈ। ਜਚ ਛੂਚਾ ਸ਼ੋਰਨ ਕਾ, ਜਿਹੜਾ ਮਨੁੱਖ ਕਲ ਵਿਰਸ਼ ਕੋਲ ਜਾ ਕੇ ਮੰਗ ਰਹੇ ਉਹਨੂੰ ਕਹਿੰਦੇ ਉਹ ਖਾਲੀ ਨੀ ਫਿਰ ਭੇਜਦਾ ਹੈ। ਤਿਉ ਜੋ ਕਰ ਹੈ ਅਰਥ ਨਾ ਰੰਕਾ, ਜਿਵੇਂ ਗਰੀਬ ਲੋਕ ਜਿਹੜੇ ਆ ਕੇ ਸਤਿਗੁਰਾਂ ਪਾਸੋਂ ਮੋਦੀ ਖਾਨੇ ਤੇ ਮੰਗ ਕਰਦੇ ਹੈ। ਦੇਹ ਸਭਨ ਕੋ ਬਦਨ ਮਯੰਕਾ, ਇਹਨਾਂ ਦਾ ਮੁੱਖ ਚੰਦਰਮਾ ਵਰਗੇ ਪੂਰਨਮਾਸੀ ਵਰਗਾ ਹੈ, ਉਹ ਸਭ ਨੂੰ ਦੇਈ ਜਾਂਦੇ ਖੁੱਲਾ ਦੁੱਲਾ। ਦੌਲਤ ਖਾਨ ਖਰਚ ਤੇ ਹਥੋਰਾ, ਜਿਹੜਾ ਦੌਲਤ ਖਾਨ ਦਾ ਦਿੱਤਾ ਹੋਇਆ ਖਰਚ ਪੱਠਾ ਉਹ ਤਵੇਂ ਘੱਟ ਹੀ ਹੁੰਦਾ, ਨਾ ਮਾਤਰ ਹੁੰਦਾ ਹੈ। ਹੋਤ ਵਿਸਾਲਾ ਰੰਕਨ ਓਰਾ, ਇੱਧਰ ਗਰੀਬਾਂ ਦੀ ਤਰਫ ਜਿਹੜਾ ਦਾਨ ਬਹੁਤ ਹੀ ਹੋ ਰਿਹਾ ਹੈ। ਸਰਬ ਦਿਵਸ ਮਹਿ ਅਪਰ ਨਕਾਰਾ, ਸਾਰਾ ਦਿਨ ਹੋਰ ਕੋਈ ਕੰਮ ਹੀ ਨਹੀਂ ਹੈ। ਬੀਤਹਿ ਦੇਤੇ ਦਾਨ ਉਦਾਰਾ, ਗਰੀਬਾਂ ਨੂੰ ਕਹਿੰਦੇ ਖੁੱਲਾ ਦਾਨ ਦਿੰਦੇ ਹੀ ਆਪਦਾ ਸਮਾਂ ਲੰਘਦਾ ਹੈ। ਦੋਹਰਾ ਮਨ ਹੋ ਪੁੰਨ ਤਨ ਧਾਰ ਨਿਜ, ਕਵੀ ਜੀ ਕਹਿੰਦੇ ਮਨੋ ਜਿਹੜਾ ਪੁੰਨ ਹੈ ਉਹਨੇ ਗੁਰੂ ਨਾਨਕ ਸਾਹਿਬ ਦਾ ਆਪਣਾ ਸਰੀਰ ਧਾਰਿਆ ਹੋਇਆ ਹੈ। ਕਿੰਨੀ ਆਨੰਦ ਦੁਕਾਨ, ਗੁਰੂ ਨਾਨਕ ਨੇ ਉਹ ਪੁੰਨ ਨੂੰ ਗੁਰੂ ਨਾਨਕ ਬਣ ਕੇ ਸੁਲਤਾਨਪੁਰ ਵਿੱਚ ਆ ਕੇ ਹੱਟ ਕਾਇਮ ਕਰ ਲਈ ਹੈ। ਦਾਰਿਦ ਛੁਦਾ ਜੋ ਨਗਨਤਾ, ਇਸ ਕਰਕੇ ਸੁਲਤਾਨਪੁਰ ਦੇ ਜਿਹੜੇ ਕੋਈ ਕਹਿੰਦੇ ਦਿਲ ਦਰਤਾਈ ਸੀ, ਭੁੱਖ ਸੀ ਤੇ ਇਸੇ ਤਰ੍ਹਾਂ ਨੰਗ ਪੁਣਾ ਸੀ। ਤਜ ਗਏ ਪੁਰ ਸੁਲਤਾਨ, ਮਹਾਰਾਜ ਦੇ ਇੱਥੇ ਕਹਿੰਦੇ ਮੋਦੀ ਖਾਨੇ ਦਾ ਕੰਮ ਸ਼ੁਰੂ ਕਰਨ ਕਰਕੇ ਸਾਰੇ ਸੁਲਤਾਨਪੁਰ ਨੂੰ ਛੱਡ ਗਏ। ਦਲਿੱਦਰ ਵੀ ਚਲਿਆ ਗਿਆ, ਭੁੱਖ ਵੀ ਚਲੀ ਗਈ, ਨੰਗ ਪੁਣਾ ਵੀ ਖਤਮ ਹੋ ਗਿਆ। ਚੌਪਈ ਬਿਸਮਹਿ ਨਗਰ ਵਿਖੇ ਨਰ ਨਾਰੀ, ਜਿੰਨੇ ਸੁਲਤਾਨਪੁਰ ਉਮਰ ਦੇ ਇਸਤਰੀ ਮਾਈ ਭਾਈ ਅਮਾਰਾਂ ਨੂੰ ਦਾਨ ਦਿੰਦਿਆਂ ਹੋਇਆਂ ਦੇਖ ਕੇ ਚਰਜੇ ਹੁੰਦੇ ਹਨ। ਮਨ ਅਨੁਮਾਨਤ ਮਤ ਜਿਨ ਹਾਰੀ, ਮਨ ਵਿੱਚ ਅਨੁਮਾਨ ਜਾ ਲਾਉਂਦਿਆਂ ਲਾਉਂਦਿਆਂ ਜਿਨ੍ਹਾਂ ਦੀ ਅਕਲ ਮਤ ਹਾਰ ਗਈ, ਹੰਭ ਗਈ। ਕੇਉ ਲਖ ਹੈ ਰਸਾਇਣ ਕਰਹੀ, ਹਾਂ ਜਾਣਦੇ ਵੀ ਇਹ ਤਾਂ ਕੋਈ ਪਾਰਾ ਮਾਰ ਕੇ ਤਿਆਰ ਕਰਦੇ ਹੈ ਤੇ ਕਲੀਜ ਤੇ ਪਾ ਕੇ ਸੋਨਾ ਚਾਂਦੀ ਬਣਾ ਲੈਂਦੇ ਆ, ਤਾਂਬੇ ਤੇ ਪਾ ਕੇ ਉਹਨੂੰ ਸੋਨਾ ਬਣਾ ਲੈਂਦੇ ਫਿਰ ਵੇਚ ਦਿੰਦੇ ਆ। ਉਵੇਂ ਕੋਈ ਨਾ ਕੋਈ ਰਸਾਣ ਤਿਆਰ ਕਰਦੇ, ਪਾਰਾ ਮਾਰਦੇ, ਸੋਨਾ ਬਣਾ ਕੇ ਫਿਰ ਦੁਕਾਨ ਚ ਲਾਉਂਦੇ। ਧਰਮ ਬੰਧਾਵਹਿ ਕੋਏ ਉਚਰਹੀ, ਇਹ ਕਹਿੰਦਾ ਨਹੀਂ ਵੀ ਇਹ ਬਹੁਤਾ ਪੁੰਨ ਕਰਦੇ ਆ, ਇਸ ਕਰਕੇ ਧਰਮ ਕਰਕੇ ਵਾਧਾ ਹੁੰਦਾ ਹੈ ਇਹਨਾਂ ਦਾ। ਕੋ ਇੱਕ ਕਲਾਵਾਨ ਅਨੁਮਾਨ ਹੈ, ਕੋਈ ਕੋਈ ਵੀ ਗੁਰੂ ਨਾਨਕ ਸਾਹਿਬ ਸ਼ਕਤੀਆਂ ਵਾਲੇ ਹੈ, ਇਉਂ ਅਨੁਮਾਨ ਜਾ ਲਾਉਣਾ ਕਰਦੇ ਹੈ। ਕੋ ਪਾਰਸ ਕੋ ਪਾਸ ਪਛਾਣ ਹੈ, ਕੋਈ ਕਹਿੰਦਾ ਨਹੀਂ ਗੁਰੂ ਨਾਨਕ ਸਾਹਿਬ ਕੋਲ ਪਾਰਸ ਦੀ ਬੱਟੀ ਹੈ, ਲੋਹੇ ਨੂੰ ਪਿੱਤਲ ਨੂੰ ਤਾਂਬੇ ਨੂੰ ਲਾ ਲੈਂਦੇ ਸੋਨਾ ਬਣ ਜਾਂਦਾ, ਉਹਨੂੰ ਵੇਚ ਕੇ ਫਿਰ ਸੌਦਾ ਲੈ ਆਉਂਦੇ, ਉਹ ਦੇਈ ਜਾਂਦੇ ਗਰੀਬਾਂ ਨੂੰ। ਕੋ ਕਹੇ ਇਹ ਕਿਹ ਬਰ ਦੀਨੋ ਦੇਵਾ, ਇਹ ਕਹਿੰਦਾ ਨਹੀਂ ਪਾਰਸ ਬੱਟੀ ਨੀ, ਕਿਸੇ ਦੇਵਤੇ ਨੇ ਇਹਨੂੰ ਬਰ ਦਿੱਤਾ ਹੋਇਆ ਵੀ ਜਿੰਨੀ ਮਰਜ਼ੀ ਵਰਤੀ ਚੱਲ ਤੇਰੇ ਕੋਲ ਨੀ ਕੁਛ ਮੁੱਕੇਗਾ। ਕੋ ਜਾਣੈ ਕਿਛ ਤੰਤਰਨ ਸੇਵਾ, ਇਹ ਕਹਿੰਦਾ ਨਹੀਂ ਕਿ ਜਿਹੜਾ ਤੰਤਰ ਬੂਟੀ ਉਹਦਾ ਸੇਵਨ ਕੀਤਾ, ਕੋਈ ਤੰਤਰ ਬੂਟੀ ਲੱਭੀ ਹੋਈ ਹੈ ਵੀ ਉਹ ਬੂਟੀ ਜੀ ਘੋਟ ਘੋਟ ਕੇ ਮਿੱਟੀ 'ਤੇ ਪਾਈ ਜਾਏ ਨਾ 22-23 ਦਿਨ, ਫਿਰ ਉਹ ਮਿੱਟੀ ਕਹਿੰਦੇ ਸੋਨੇ ਰੰਗੀ ਬਣ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਨੇ ਕੋਈ ਤੰਤਰ ਬੂਟੀ ਦਾ ਸੇਵਨ ਕੀਤਾ, ਤੰਤਰ ਬੂਟੀ ਲੱਭੀ ਹੈ, ਮਿੱਟੀ ਨੂੰ ਸੋਨਾ ਬਣਾ ਕੇ ਵੇਚੀ ਜਾਂਦਾ ਹੈ। ਭਾਖਤ ਕੋਏ ਭਗਤ ਇਹ ਪੂਰਾ, ਇਹ ਕਹਿੰਦਾ ਨਹੀਂ ਵੀ ਇਹ ਪਰਮੇਸ਼ਰ ਦਾ ਪੂਰਾ ਭਗਤ ਹੈ। ਸ੍ਰੀ ਹਰ ਕੋਸ਼ ਕਰੈ ਨਹਿ ਊਰਾ, ਇਸ ਕਰਕੇ ਪਰਮੇਸ਼ਰ ਦਾ ਭਗਤ ਹੋਣ ਕਰਕੇ ਪਰਮੇਸ਼ਰ ਦਾ ਖਜ਼ਾਨਾ ਘਟਣ ਨਹੀਂ ਦਿੰਦਾ। ਕੋਏ ਕਹੈ ਨਿਧ ਸਿੱਧ ਇਨ ਪਾਸੂ, ਇਹ ਕਹਿੰਦਾ ਨਹੀਂ ਇਹਨੇ ਕੋਈ ਖਜ਼ਾਨਾ ਲੱਭਿਆ ਕਿਸੇ ਪਾਤਸ਼ਾਹ, ਕੋਈ ਕਹਿੰਦਾ ਨਹੀਂ ਇਹਨੇ ਸਿੱਧੀ ਪ੍ਰਾਪਤ ਕੀਤੀ ਹੋਈ ਹੈ। ਦੇਤ ਦਾਨ ਦੀਨਨ ਕੋ ਆਸੂ, ਇਸ ਕਰਕੇ ਛਟਾ ਫਟ ਗਰੀਬਾਂ ਨੂੰ ਖੁੱਲਾ ਦਾਨ ਦੇਈ ਜਾਂਦਾ ਗੁਰੂ ਨਾਨਕ ਸਾਹਿਬ। ਜਿਨ ਪਰ ਕਰਨ ਦ੍ਰਿਸ਼ਟ ਨਿਹਾਰੀ, ਹਾਂ ਪਰ ਜਿਨ੍ਹਾਂ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਭਰੀ ਨਿਗਾਹ ਕਰਕੇ ਵੇਖਿਆ ਹੋਇਆ। ਹਿਰਦੇ ਅਵਿਦਿਆ ਦੂਰ ਬਿਦਾਰੀ, ਉਹਨਾਂ ਦੀ ਹਿਰਦੇ ਦੀ ਜਿਹੜੀ ਅਗਿਆਨ ਤੇ ਵਿਦਿਆ ਬਿਸ਼ਨ ਜੀ ਮਹਾਰਾਜ ਨੇ ਕਿਰਪਾ ਕਰਕੇ ਦੂਰ ਕਰ ਸੁੱਟੀ। ਸੋ ਜਾਣੈ ਪਰਮੇਸ਼ਰ ਆਪੂ, ਉਹ ਜਾਣਦੇ ਵੀ ਇਹ ਤਾਂ ਗੁਰੂ ਨਾਨਕ ਪਰਮੇਸ਼ਰ ਆਪ ਆਇਆ ਹੋਇਆ ਹੈ। ਧਰ ਅਵਤਾਰ ਕਰਹਿ ਦੁੱਖ ਖਾਪੂ, ਪਰਮੇਸ਼ਰ ਗੁਰੂ ਨਾਨਕ ਦਾ ਧਾਰ ਸਰੂਪ ਧਾਰ ਕੇ ਸਾਡੇ ਦੁੱਖ ਗਰੀਬਾਂ ਦੇ ਨਾਸ ਕਰ ਰਿਹਾ, ਗਰੀਬੀਆਂ ਕੱਢ ਰਿਹਾ। ਜੋ ਸ਼ਰਧਾ ਧਰ ਦਰਸ਼ਨ ਕਰਹੀ, ਜਿਹੜੇ ਵੀ ਸ਼ਰਧਾ ਧਾਰ ਕੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਦੀਦਾਰ ਕਰ ਲੈਂਦੇ, ਮੋਹ ਜਤਨ ਸੰਸੈ ਸਭ ਹਰਹੀ, ਮੋਹ ਦੇ ਸਮੇਤ ਹੀ ਸਾਰੇ ਸੰਸਿਆਂ ਨੂੰ ਮਾਰਾ ਨਾਸ ਕਰ ਸਕਦੇ ਉਸਦਾ। ਜੇ ਕੋ ਸਿੱਖ ਆਨ ਕਰ ਲੈ, ਜਿਹੜਾ ਵੀ ਕੋਈ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਭਾਵਨਾ ਨਾਲ ਆ ਕੇ ਸਿੱਖਿਆ ਲੈ ਲੈਂਦਾ ਹੈ। ਬਚਨ ਸੁਣਤ ਭਰਮ ਕੋ ਤਜ ਦੇ, ਮਹਾਰਾਜ ਦੇ ਬਚਨ ਸੁਣ ਕੇ ਸਾਰੇ ਭਰਮ ਭੁਲੇਖੇ ਉਹ ਛੱਡ ਦਿੰਦਾ ਹੈ। ਅਸ ਪ੍ਰਕਾਰ ਬੀਤਾ ਇੱਕ ਮਾਸਾ, ਕਹਿੰਦੇ ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਮੋਦੀ ਖਾਨੇ ਤੇ ਦਾਨ ਦਿੰਦਿਆਂ ਇੱਕ ਮਹੀਨਾ ਲੰਘ ਗਿਆ। ਜਾਚਕ ਮੋਰਹਿ ਕੋ ਨਾ ਨਿਰਾਸਾ, ਜਿਹੜਾ ਵੀ ਮੰਗਤਾ ਆ ਜਾਂਦਾ ਉਹਨੂੰ ਨਿਰਾਸਾ ਨੀ ਆ ਮੋੜਦੇ ਨੇ। ਹਿਰਦੇ ਨਾਨਕੀ ਕੀਨ ਵਿਚਾਰਾ, ਇੱਕ ਦਿਨ ਇਸ ਤਰ੍ਹਾਂ ਭੈਣ ਨਾਨਕੀ ਜੀ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਭਰਾਤ ਭਾਰ ਜਾ ਆਏ ਅਗਾਰਾ, ਜਿਹੜਾ ਭਰਾ ਹੈ ਉਹਦੀ ਪਤਨੀ ਹੈ ਇੱਥੇ ਹੁਣ ਸੁਲਤਾਨ ਪਰ ਮੇਰੇ ਘਰ ਆਉਣੀ ਚਾਹੀਏ। ਸਭੈ ਸੰਭਾਰਨ ਸਾਂਭੈ ਸੋ, ਕਿਉਂਕਿ ਉਹ ਜਿਹੜੀ ਇਹਨਾਂ ਦੀ ਪਤਨੀ ਹੈ ਘਰ ਦਾ ਆ ਕੇ ਸਾਜੋ ਸਮਾਨ ਹੁਣ ਆਪੇ ਸੰਭਾਲੇਗੀ। ਤੇ ਬਿਨ ਘਰ ਕੀ ਰੀਤ ਨਕੋ, ਜਿੰਨਾ ਚਿਰ ਸੁਲੱਖਣੀ ਨਹੀਂ ਆਉਂਦੀ ਉਹਨਾਂ ਚਿਰ ਘਰ ਦੀ ਜਿਹੜੀ ਰੀਤੀ ਉਹ ਸਾਰੀ ਨਹੀਂ ਹੋ ਸਕਦੀ। ਯਾਂ ਬਿਦਕਾਰ ਉਰਕੀ ਅਬ ਲਾਖਾ, ਇਸ ਤਰ੍ਹਾਂ ਬੀਬੀ ਨਾਨਕੀ ਨੇ ਹਿਰਦੇ ਵਿੱਚ ਇਹੋ ਜਿਹੀ ਖਾਸ਼ ਜੀ ਕਰਕੇ, ਪਤ ਕੇ ਨਿਕਟ ਬਚਨ ਪੁੰਨ ਭਾਖਾ, ਇੱਕ ਦਿਨ ਆਪਣੇ ਪਤੀ ਜੈ ਰਾਮ ਕੋਲ ਦੇ ਬਚਨ ਇਉਂ ਕਿਹਾ ਇਸ ਨੇ, ਨਿਗ ਯੋਗ ਕੋ ਦੇਹੋ ਪਠਾਈ, ਪਤੀ ਜੈ ਰਾਮ ਜੀ ਜੋ ਕਿਹੜਾ ਲੱਗ ਗਈ ਆ ਉਹਨੂੰ ਬਟਾਲੇ ਵਿੱਚ ਭੇਜ ਦੇ ਭਰਾ ਤੋਂ ਭਾਰ ਜਾ ਲੈ ਹੋ ਮੰਗਾਏ, ਜਿਹੜੇ ਮੇਰੇ ਭਰਾ ਹੈ ਉਹਨਾਂ ਦੀ ਪਤਨੀ ਨੂੰ ਅਲੱਗ ਹੀ ਭੇਜ ਕੇ ਇੱਥੇ ਮੰਗਾ ਲਓ। ਸੁਣ ਜੋ ਰਾਮ ਤਬ ਮਨ ਜੋ ਬੁਲਾਏ, ਇਉਂ ਆਪਣੀ ਪਤਨੀ ਤੋਂ ਸੁਣ ਕੇ ਜੈ ਰਾਮ ਨੇ ਇੱਕ ਸਿਆਣੇ ਨੂੰ ਬੁਲਾਇਆ ਹੈ। ਭਲੀ ਰੀਤ ਸੋ ਤਹਿ ਪਧਰਾਏ, ਚੰਗੀ ਰੀਤੀ ਦੇ ਨਾਲ ਉਹਨੂੰ ਭੇਜਿਆ ਉਧਰ। ਮੂਲ ਚੰਦ ਕੋ ਸਦਨ ਸੁਹਾਵਾ, ਜਿੱਥੇ ਬਟਾਲੇ ਵਿੱਚ ਮੂਲ ਚੰਦ ਦਾ ਬੜਾ ਚੰਗਾ ਸੋਭਨੀ ਘਰ ਹੈ ਸੀ। ਪਹੁੰਚ ਜਾਏ ਸੰਦੇਸ਼ ਸੁਣਾਵਾ, ਜਿਹੜਾ ਲਾਗੀ ਸਿਆਣਾ ਪਹੁੰਚ ਗਿਆ ਜਾ ਕੇ ਇਸ ਤਰ੍ਹਾਂ ਜੈ ਰਾਮ ਤੇ ਨਾਨਕੀ ਜੀ ਦਾ ਸੁਨੇਹਾ ਸੁਣਾ ਦਿੱਤਾ। ਕਰ ਵਿਚਾਰ ਤਬ ਚੰਦੋ ਰਾ ਭਾਗੀ, ਉਸ ਵੇਲੇ ਜਿਹੜੀ ਸੁਲੱਖਣੀ ਦੀ ਮਾਤਾ ਚੰਦੋ ਰਾਣੀ ਹੈ, ਪਤੀ ਨਾਲ ਸੋਚ ਵਿਚਾਰ ਕਰਕੇ ਸੁਤਾ ਸਨੇਹ ਵਿਖੇ ਅਨੁਰਾਗੀ, ਪੁੱਤਰੀ ਦਾ ਮੋਹ ਆਇਆ ਜਿਸ ਕਰਕੇ ਪ੍ਰੇਮਣ ਹੋ ਗਈ। ਵੱਡ ਭਾਗਨ ਕੀ ਕੀਨੀ ਤਿਆਰੀ, ਜੋ ਵੱਡੇ ਭਾਗਾਂ ਵਾਲੀ ਸੁਲੱਖਣੀ ਉਹਦੀ ਜਾਣ ਦੀ ਤਿਆਰੀ ਕਰਵਾ ਦਿੱਤੀ। ਦੀਨੀ ਸੰਗ ਸੌਜ ਤਿੰਨ ਭਾਰੀ, ਮਾਤਾ ਨੇ ਆਪਣੀ ਪੁੱਤਰੀ ਦੇ ਨਾਲ ਬੜੀ ਤਕੜੀ ਜਿਹੜੀ ਸਮੱਗਰੀ ਹੈ ਉਹ ਵੀ ਭੇਜੀ ਹੈ। ਦੇਵੀ ਰੂਪ ਸੁਲੱਖਣੀ ਨਾਮ, ਇਸ ਤਰ੍ਹਾਂ ਜਿਸ ਦਾ ਨਾਮ ਸੁਲੱਖਣੀ ਉਹ ਦੇਵੀ ਦਾ ਸਰੂਪ ਹੀ ਹੈ। ਮਾਨੋ ਚੜ ਡੋਰੇ ਗਵਨੀ ਅਵ ਰਾਮ, ਆਪਣੀ ਮਾਤਾ ਤੋਂ ਆਗਿਆ ਲੈ ਕੇ ਡੋਰੇ ਤੇ ਚੜੇ ਸੋਹਣੇ ਰਸਤੇ ਵਿੱਚ ਚੱਲ ਪਈ। ਦਾਸੀ ਸੰਗ ਲਏ ਪੁਰ ਆਈ, ਇੱਕ ਦਾਸੀ ਨੂੰ ਨਾਲ ਲੈ ਕੇ ਸੁਲਤਾਨਪੁਰ ਸਾਹਿਬ ਪਹੁੰਚੀ। ਚਰਨ ਨਾਨਕੀ ਕੇ ਲਪਟਾਈ, ਉਹਦਿਆਂ ਸਾਰ ਚਰਨ ਨਾਨਕੀ ਦੇ ਚਰਨੀ ਲੱਗੀ ਹੈ। ਦੀਨ ਆਸਖਾ ਕਰ ਸਨਮਾਨ, ਸਨਮਾਨ ਕੀਤਾ ਹੈ ਤੇ ਆਸ਼ੀਰਵਾਦ ਦਿੱਤੀ। ਸਦਨ ਵਸਾਈ ਜੋ ਸ਼ੁਭ ਥਾਨਾ, ਸੋਹਣਾ ਸਥਾਨ ਘਰ ਵਿੱਚ ਸੀ, ਉੱਥੇ ਜਾ ਕੇ ਇਸ ਤਰ੍ਹਾਂ ਇਸ ਲਖਣੀ ਜੀ ਨੂੰ ਬਿਠਾਇਆ ਹੈ। ਕੇਤਿਕ ਦਿਵਸ ਬਿਤਾਏ ਤਹਿਵਾ, ਇਸ ਤਰ੍ਹਾਂ ਜਦੋਂ ਕੁਝ ਕੁ ਦਿਨ ਬਤੀਤ ਕੀਤੇ ਹਨ, ਉਤੋ ਨਿਕੇਤ ਨਾਨਕੀ ਜਿਹਵਾ, ਜਿੱਥੇ ਨਾਨਕੀ ਜੀ ਦਾ ਘਰ ਹੈ ਸੀ ਬਣਿਆ ਹੋਇਆ। ਬਹੁਰ ਨਿਰਾਰਾ ਹਰਮ ਬਨਾਵਾ, ਫਿਰ ਮਨ ਵਿੱਚ ਖਿਆਲ ਆਇਆ ਵੀ ਗੁਰੂ ਨਾਨਕ ਸਾਹਿਬ ਦੇ ਦੋਹਾਂ ਦਾ ਜਿਹੜਾ ਵੱਖਰਾ ਕੋਈ ਮਕਾਨ ਬਣਾ ਦੇਈਏ। ਸਰਬ ਰੁਤਨ ਮਹਿ ਸੁਭਗ ਸੁਹਾਵਾ, ਜਿਹੜਾ ਸਾਰਿਆਂ ਰੁੱਤਾਂ ਵਿੱਚ ਚੰਗਾ ਹੋਵੇ ਸੋਭਨੀਕ ਹੋਵੇ। ਭਾਂਜਨ ਆਦ ਸੌਜ ਜੋ ਚਾਹੀਆ, ਤਿਆਰ ਕਰਵਾਇਆ ਸੋਹਣਾ ਮਕਾਨ ਤੇ ਫਿਰ ਭਾਂਡੇ ਤੋਂ ਆਦ ਹੋਰ ਜਿਹੜਾ ਕੋਈ ਸਮਾਨ ਚਾਹੀਦਾ ਹੈ। ਸਭ ਅਨਵਾਏ ਧਰੀ ਘਰ ਮਹੀਆ, ਸਾਰਾ ਕੁਛ ਮੰਗਾ ਕੇ ਨਵੇਂ ਮਕਾਨ ਦੇ ਵਿੱਚ ਲਿਆ ਰਖਵਾਇਆ। ਸਰਪੀ ਸਿਤਾ ਅੰਨ ਜੋ ਨੀਕੇ, ਘਿਓ ਹੈ ਖੰਡ ਹੈ ਚੰਗਾ ਜਿਹੜਾ ਕੋਈ ਅੰਨ ਹੈ। ਆਨ ਧਰੇ ਸਭ ਭਾਵਤ ਜੀ ਕੇ, ਨਾਨਕ ਜੀ ਨੂੰ ਮਨ ਨੂੰ ਪਾਇਆ ਲਿਆ ਲਿਆ ਕੇ ਸਭ ਖੁੱਲਾ ਹੀ ਰੱਖਿਆ ਹੈ। ਦੋਹਰਾ ਕੰਚਨ ਭੂਖਨ ਨਗ ਜਟੇ, ਸੋਨੇ ਦੇ ਗਹਿਣੇ ਜੀ ਦੇ ਵਿੱਚ ਨਾਗਾਦ ਕੇ ਜੜਤ ਕੀਤੇ। ਪਹਿਰਾਏ ਘਰ ਵਾਏ, ਕੜਵਾ ਕੇ ਸੁਲੱਖਣੀ ਜੀ ਨੂੰ ਪਹਿਨਾਏ ਨਾਨਕੀ ਜੀ। ਹਰਖੀ ਬਹੁਰ ਨਾਨਕੀ, ਨਾਨਕੀ ਆਪਣੇ ਹਿਰਦੇ ਵਿੱਚ ਬਹੁਤ ਖੁਸ਼ ਹੋ ਗਈ। ਭਰਾਤਾ ਭਵਨ ਵਸਾਏ, ਆਪਣੇ ਭਰਾ ਦਾ ਚੰਗਾ ਸੋਹਣਾ ਘਰ ਵਸਾ ਰਸਾ ਕੇ। ਚੌਪਈ ਕਮਲ ਬਦਨ ਨਿਜ ਸਦਨ ਨ ਆਵੇ, ਇੱਧਰ ਗੁਰੂ ਨਾਨਕ ਸਾਹਿਬ ਆਪਣੇ ਮੌਜ ਦੇ ਮਾਲਕ ਹੈ, ਹਟ ਸਾਹਿਬ ਤੇ ਰਹਿੰਦੇ ਆ, ਘਰ ਵੱਲ ਆਉਂਦੇ ਹੀ ਨਹੀਂ। ਆਪਣ ਪਰ ਨਿਸ ਦਿਓਤ ਬਿਤਾਵੇ ਹੈ, ਆਪਣੇ ਹੱਟ ਉੱਪਰ ਹੀ ਮੋਦੀ ਖਾਨੇ ਉੱਪਰ ਰਾਤ ਤੇ ਦਿਨ ਬਤੀਤ ਕਰ ਛੱਡਦੇ। ਜੇ ਕਬ ਆਵੇ ਦੀਨਨ ਨਾਥਾ, ਜੇ ਕਦੇ ਗਰੀਬਾਂ ਦੇ ਮਾਲਕ ਆ ਵੀ ਜਾਂਦੇ ਘਰ ਵੱਲ। ਭਨਤ ਨ ਬਚਨ ਸੁਲੱਖਣੀ ਸਾਥਾ, ਆਪਣੀ ਪਤਨੀ ਸੁਲੱਖਣੀ ਉਹਦੇ ਨਾਲ ਕੋਈ ਬਚਨ ਬਿਲਾਸ ਨਹੀਂ ਕਰਦੇ ਕਰਾਂਦੇ। ਕਿੰਚਤ ਪ੍ਰੀਤ ਨ ਚਿੱਤ ਤੇ ਕਰਹੀ, ਥੋੜੇ ਮਾਤਰ ਵੀ ਚਿੱਤੋਂ ਉਹਨਾਂ ਦੇ ਨਾਲ ਕੋਈ ਪ੍ਰੇਮ ਪਿਆਰ ਨਹੀਂ ਕਰਦੇ। ਆਨ ਦਰਬ ਕਛ ਧਾਮ ਨ ਧਰਹੀ, ਇਸ ਤਰ੍ਹਾਂ ਕਮਾਇਆ ਹੋਇਆ ਜਿਹੜਾ ਧਨ ਪਦਾਰਥ ਲਿਆ ਕੇ ਘਰ ਵਿੱਚ ਨਹੀਂ ਥੋੜਾ ਬਹੁਤਾ ਰੱਖਦੇ। ਦੀਨਨ ਦੇਨੋ ਦਾਨ ਦਨਾਈ, ਇਸ ਤਰ੍ਹਾਂ ਗਰੀਬਾਂ ਨੂੰ ਦਾਨ ਦੇਣ ਵਾਲਾ ਬੜੇ ਭਾਰੀ ਦਨਾ ਹਨ। ਕਰ ਦੁਕਾਨ ਜਗ ਰੀਤ ਚਲਾਈ, ਇਸ ਤਰ੍ਹਾਂ ਕਹਿੰਦੇ ਕਰ ਕਰ ਦੁਕਾਨ ਜਗ ਰੀਤ ਚਲਾਈ, ਹਟ ਜਾ ਕਹਿੰਦੇ ਕਰਕੇ ਤੇ ਰੀਤੀ ਚਲਾਈ ਹੈ ਦਾਨ ਦੇਣ ਦੀ। ਲੇਤ ਪੂਰ ਨਿਤ ਪੀਰ ਭਵੰਤਾ, ਹਟ ਸਾਹਿਬ ਵਾਲੇ ਸਥਾਨ ਤੇ ਬੜੇ ਲੋਕ ਰਹਿੰਦੇ ਹੈ ਤੇ ਭੀੜ ਬਣੀ ਰਹਿੰਦੀ ਹੈ। ਦੇਹ ਨਿਰਾਲਸ ਸ੍ਰੀ ਜਗ ਕੰਤਾ, ਮਹਾਰਾ ਸੰਸਾਰ ਦੇ ਮਾਲਕ ਬਿਨਾਂ ਆਲਸ ਤੋਂ ਸਭ ਕੁਛ ਦੇਈ ਜਾਂਦੇ ਫਟਾਫਟ। ਕੋ ਬਿਲੋਕ ਨਰ ਕੀਰਤ ਕਰ ਮਹਾਰਾ ਨੂੰ ਦਾਨ ਦਿੰਦੇ ਆ, ਗਰੀਬਾਂ ਨੂੰ ਦੇ ਦੇ ਕੇ ਬੜੀ ਮਹਿਮਾ ਵਡਿਆਈ ਕਰਦੇ। ਕੋ ਇੱਕ ਹਿਰਦੈ ਅਸੂਯਾ ਧਰਹੀ, ਐਵੇਂ ਹਿਰਦੇ ਵਿੱਚ ਕਹਿੰਦੇ ਈਰਖਾ ਕਰਦੇ ਸੜੀ ਮੱਚੀ ਜਾਂਦੇ ਦੇਖ ਦੇਖ ਦੇਖ ਕੇ। ਦੋਹਰਾ ਸੁਣ ਭਿਖ ਖਿਜ ਹੈ ਸੁਲੱਖਣੀ, ਇਹ ਦਰ ਸੁਲੱਖਣੀ ਜੀ ਜਦੋਂ ਘਰੇ ਸੁਣਦੇ ਵੀ ਗਰੀਬਾਂ ਨੂੰ ਬਹੁਤ ਦਿੰਦੇ ਆ, ਬਹੁਤ ਔਖੇ ਜੇ ਹੁੰਦੇ ਵੀ ਅਸ ਪ੍ਰਕਾਰ ਵਿਵਹਾਰ, ਇਸ ਤਰ੍ਹਾਂ ਦਾ ਵੀ ਇਹ ਗਰੀਬਾਂ ਨੂੰ ਲੈਣ ਦਾ ਤਾਂ ਬਹਾਰ ਜ਼ਿਆਦਾ ਕਰਦੇ। ਘਰ ਕੀ ਪੀਰ ਨ ਜਾਣਈ, ਮੇਰੇ ਪਤੇ ਨੂੰ ਘਰ ਦੀ ਪੀੜਾ ਦਾ ਕੋਈ ਪਤਾ ਹੀ ਨਹੀਂ, ਸਮਝਦਾ ਹੀ ਨਹੀਂ ਹੈ। ਬਾਹਰ ਬਣੇ ਓ ਉਦਾਰ, ਬਾਹਰ ਮਾਲਕ ਬੜੇ ਸਖੀ ਦਾਤੇ ਦਾਨੀ ਬਣੇ ਹੋਏ। ਚੌਪਈ ਰਾਖ ਦਰਬ ਨ ਖੋਏ ਅਕਾਜੂ, ਮੇਰੇ ਮਾਲਕ ਕਹਿੰਦੇ ਧਾਨੀ ਸੰਭਾਲ ਕੇ ਰਹੇ, ਐਵੇਂ ਵਿਅਰਥ ਗੁਆਈ ਜਾਂਦੇ। ਸਦਾ ਮੂਲ ਜੋ ਗ੍ਰਸਤ ਸਮਾਜੂ, ਜਿਹੜਾ ਗ੍ਰਸਤੀ ਹੁੰਦਾ ਉਹਦੇ ਸਾਜੋ ਸਮਾਨ ਵਾਸਤੇ ਮੁੜ ਤਾਂ ਧਾਨੀ ਹੈ। ਘਰ ਕੇ ਖਰਚ ਅਨੇਕ ਵਿਧ ਹੋਏ, ਕਿਉਂਕਿ ਗ੍ਰਸਤੀ ਦੇ ਘਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਖਰਚ ਹੁੰਦੇ। ਦਰਬ ਪਾਸ ਤੇ ਪੂਜਾ ਸੋਏ, ਕੋਲੇ ਮਾਇਆ ਹੋਏ ਫਿਰ ਸਾਰੇ ਕੰਮ ਸਹਿਜੇ ਪੂਰੇ ਹੋ ਜਾਂਦੇ। ਇਨਕੇ ਮਨ ਇਹ ਬਾਤ ਨਕਾਈ, ਜਿਹੜੇ ਮੇਰੇ ਮਾਲਕ ਇਹਨਾਂ ਦੇ ਮਨ ਦੇ ਵਿੱਚ ਤਾਂ ਇਹ ਕੋਈ ਗੱਲਬਾਤ ਹੀ ਨਹੀਂ। ਜੋ ਆਵਤ ਸਭ ਦੇਤ ਲੁਟਾਈ, ਮਾਇਆ ਆਉਂਦੀ ਸਾਜੋ ਸਮਾਨ ਆਉਂਦੇ ਗਰੀਬਾਂ ਨੂੰ ਲੁਟਾਈ ਪੁਟਾਈ ਜਾਂਦੇ। ਧਨ ਰਾਖਣ ਨਿਜ ਉਰ ਨਾ ਵਿਚਾਰਾ, ਧਨ ਸੰਭਾਲ ਕੇ ਰੱਖੀ ਦਾ ਹਿਰਦੇ ਵਿੱਚ ਤਾਂ ਸੋਚਦੇ ਵਿਚਾਰਦੇ ਨਹੀਂ। ਅਵਰ ਨ ਵਰਜਹਿ ਭੇ ਅਨੁਸਾਰਾ, ਭਾਈ ਬਾਲਾ ਜੈ ਰਾਮ ਇਹਨਾਂ ਦੀ ਭੈਣ ਰੁਕਦੇ ਨਹੀਂ, ਇਹ ਕਹਿੰਦੇ ਉਵੇਂ ਕਰੀ ਜਾਂਦੇ। ਸਦਾ ਗਿਣਤ ਗਿਣਤੀ ਇਸ ਭਾਂਤੀ, ਇਸ ਤਰ੍ਹਾਂ ਸੁਲੱਖਣੀ ਆਪਣੇ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗਿੱਟੀਆਂ ਜੀਆਂ ਗਿਣਦੀ ਰਹਿੰਦੀ। ਹਿਰਦੇ ਦੁਖਤ ਰਹਿਤ ਦਿਨ ਰਾਤੀ, ਦਿਨੇ ਰਾਤ ਹਿਰਦੇ ਵਿੱਚ ਦੁਖੀ ਵੀ ਹੋਈ ਜੀ ਰਹਿੰਦੀ। ਕਬ ਕਬ ਆਏ ਨਾਨਕੀ ਪਾਸਾ, ਕਦੇ ਕਦੇ ਨਾਨਕੀ ਜੀ ਦੇ ਕੋਲ ਵੀ ਆ ਜਾਂਦੀ ਹੈ ਸੁਲੱਖਣੀ। ਕਹਿ ਰੋਸ ਸੋ ਨਿਜ ਦੁਖ ਰਾਸਾ, ਗੁੱਸੇ ਵਿੱਚ ਆ ਕੇ ਆਪਣਾ ਬਹੁਤਾ ਦੁੱਖ ਜਾ ਦੱਸਦੀ ਉਸ ਨੂੰ। ਨਿਜ ਭਰਾਤਾ ਕੋ ਨਹਿ ਸਮਝਾਵੇ ਹੈ, ਨਾਨਕੀ ਤੂੰ ਆਪਣੇ ਭਰਾ ਨੂੰ ਸਮਝਾਉਂਦੀ ਬਜਾਉਂਦੀ ਨਹੀਂ। ਗ੍ਰਸਤ ਕਾਜ ਇਉਂ ਕਿਉਂ ਬਨ ਆਵੇ ਹੈ, ਲੜਾਈ ਜਾਂਦੇ ਮਾਏ ਇਸ ਤਰ੍ਹਾਂ ਕਹਿੰਦੇ ਗ੍ਰਸਤੀਆਂ ਦਾ ਕੰਮ ਬਈ ਕਿਵੇਂ ਨਿਭੂਗਾ। ਆਨ ਸਦਨ ਨਹਿ ਬਦਨ ਦਿਖਾਵੇ, ਦੇਖ ਲੋ ਜਿਹੜੇ ਗੁਰੂ ਨਾਨਕ ਹੈ ਕਦੇ ਆ ਕੇ ਘਰ ਵਿੱਚ ਮੂੰਹ ਹੀ ਨਹੀਂ ਦਿਖਾਉਂਦੇ। ਸਰਬ ਦਰਬ ਕੋ ਬਹਿਰ ਲੁਟਾਵੇ, ਧਨ ਕਮਾਈ ਦਾ ਹੁੰਦਾ ਘਰ ਤੋਂ ਬਾਰ ਬਾਰ ਹੀ ਗਰੀਬਾਂ ਨੂੰ ਲੁਟਾਈ ਪੁਟਾਈ ਜਾਂਦੇ। ਸੁਣ ਕਰ ਸੋਨ ਨਾਨਕੀ ਬਾਣੀ, ਇਸ ਤਰ੍ਹਾਂ ਆਪਣੀ ਸੁਲੱਖਣੀ ਦੀ ਗੱਲਬਾਤ ਜੀ ਗੁੱਸੇ ਵਾਲੀ ਸੁਣ ਕੇ ਨਾਨਕੀ ਜੀ ਭਰਜਾਈ ਸਭ ਵਿਦ ਸਨਮਾਨੀ, ਜਿਹੜੀ ਭਰਜਾਈ ਉਸਨੂੰ ਸਭ ਤਰ੍ਹਾਂ ਕਰਕੇ ਸਨਮਾਨ ਜਾ ਦੇ ਕੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮਧੁਰ ਬਚਨ ਸੋ ਸਿੱਖ ਬਨ ਦੀਨੀ, ਸਿਆਣੀ ਆ ਮਿੱਠੇ ਪਿਆਰੇ ਬਚਨਾਂ ਨਾਲ ਇਹਨੂੰ ਸਿੱਖਿਆ ਦਿੱਤੀ। ਜਗਤ ਰੀਤ ਲਖ ਸਾਚੀ ਚੀਨੀ, ਸੰਸਾਰ ਦੀ ਰੀਤੀ ਜਾਣ ਕੇ ਉਂਝੇ ਦੀ ਗੱਲ ਸੱਚੀ ਵੀ ਜਾਣੀ ਹੈ ਵੀ ਠੀਕ ਹੀ ਕਹਿ ਰਹੀ ਹੈ। ਜੋ ਉਚਰਤ ਤਿਉਂ ਕਰੀਏ ਕਾਜੂ, ਪਰ ਫੇਰ ਵੀ ਸਿੱਖਿਆ ਦੇਣ ਲੱਗੀ ਵੀ ਜਿਵੇਂ ਮਹਾਰਾਜ ਪਤੀ ਕਹਿੰਦੇ ਉਵੇਂ ਤੂੰ ਕੰਮ ਕਰਿਆ ਕਰ। ਜੋ ਸੋ ਕਰਹਿ ਰਹੋ ਤਿਉਂ ਰਾਜੂ, ਜਿਵੇਂ ਤੇਰੇ ਮਾਲਕ ਕਰਦੇ ਉਵੇਂ ਤੂੰ ਰਾਜੀ ਖੁਸ਼ ਰਿਹਾ ਕਰ। ਸਭ ਬਿਦ ਆਪ ਚਤੁਰ ਸੋ ਸਿਆਣਾ, ਤੇਰੇ ਜਿਹੜੇ ਮਾਲਕ ਗੁਰੂ ਨਾਨਕ ਆ ਉਹ ਸਭ ਤਰ੍ਹਾਂ ਕਰਕੇ ਸਿਆਣੇ ਚਤੁਰ ਹੈ ਕਲਮਲ ਵਾਲੇ ਹੈ। ਕਿਆ ਸਮਝਾਵੋ ਨਹੀਂ ਇਹਨ, ਕੋਈ ਬੇਸਮਝ ਥੋੜੇ ਆ ਵੀ ਮੈਂ ਆਪਣੇ ਭਰਾ ਨੂੰ ਸਮਝਾਵਾਂ ਬੁਝਾਵਾਂ। ਪਤ ਕੇ ਤਜਹੋ ਜੋ ਮਤ ਪ੍ਰਤਕੂਲ, ਇਸ ਕਰਕੇ ਹੈ ਸੁਲੱਖਣੀ ਜੋ ਆਪਣੀ ਪੁੱਤਰੀ ਤੂੰ ਤੂੰ ਉਲਟ ਮਤ ਜੀ ਰੱਖੀ ਬੈਠੀ ਇਹਨੂੰ ਤੂੰ ਛੱਡ ਦੇ। ਸਦਾ ਹਿਰਦੇ ਸੋ ਰਹੋ ਅਨੁਕੂਲ, ਹਮੇਸ਼ਾ ਹਿਰਦੇ ਕਰਕੇ ਉਹਨਾਂ ਦੇ ਤੂੰ ਅਨੁਸਾਰੀ ਹੋ ਕੇ ਰਿਹਾ ਕਰ। ਜੋ ਕੁਛ ਲਾਲਸ ਹੋਏ ਪਦਾਰਥ, ਜਿਹੜੇ ਕੋਈ ਪਦਾਰਥ ਦੀ ਤੈਨੂੰ ਇੱਛਾ ਨਾ ਹੋਵੇ ਕਹਿ ਮੋਸੋ ਪੁਰਵੋ ਸਭ ਸਵਾਰਥ। ਉਹਨਾਂ ਨੂੰ ਕਹਿਣ ਦੀ ਲੋੜ ਨੀ, ਉਹ ਮੈਨੂੰ ਕਹਿ ਕੇ ਲੋੜਾਂ ਪੂਰੀਆਂ ਕਰ ਲਿਆ ਕਰ। ਜਾਨਹੁ ਭਲਾ ਕੰਤ ਅਨੁਸਾਰ, ਜਿਹੜਾ ਤੂੰ ਮਾਲਕ ਦੇ ਅਨੁਸਾਰੀ ਹੋ ਕੇ ਰਹਿਣਾ, ਇਹਦੇ ਵਿੱਚ ਤੂੰ ਆਪਣਾ ਭਲਾ ਜਾਣ। ਹੋਵਹਿ ਸਰਬ ਭਾਂਤ ਸੁਖ ਭਾਰਾ, ਦੇਖ ਲਾ ਜੂ ਇਸ ਤਰ੍ਹਾਂ ਤੂੰ ਜਾਣੇਗੀ ਵੀ ਸਭ ਤਰ੍ਹਾਂ ਕਰਕੇ ਤੈਨੂੰ ਫਿਰ ਭਾਰੀ ਸੁਖ ਹੋਵੇਗਾ। ਮਧੁਰ ਗਿਰਾ ਕੀ ਸੀਖ ਸੁਣੀ ਜਬ, ਮਿੱਠੇ ਪਿਆਰੇ ਬਚਨਾਂ ਦੀ ਇਸ ਤਰ੍ਹਾਂ ਦੀ ਸਿੱਖਿਆ ਦੇ ਬਚਨ ਸੁਣੇ ਸਨੇ। ਤੂਸ਼ਣ ਭਈ ਸੁਲੱਖਣੀ ਮੁਖ ਤਬ, ਉਸੇ ਵੇਲੇ ਜਿਹੜੀ ਸੁਲੱਖਣੀ ਮੁਖੋਂ ਚੁੱਪ ਚਾਪ ਹੋ ਗਈ। ਦੋਹਰਾ ਸਦਨ ਗਈ ਪੁਨ ਆਪਣੇ, ਇਸ ਤਰ੍ਹਾਂ ਸੁਲੱਖਣੀ ਜੀ ਜਿੱਥੇ ਆਪਣਾ ਮਕਾਨ ਉਧਰ ਨੂੰ ਚਲੇ ਗਏ। ਮਨ ਸਚਿੰਤ ਨਿਤ ਹੋਏ, ਫੇਰ ਵੀ ਜਿਹੜਾ ਮਨ ਹੈ ਕਹਿੰਦੇ ਚਿੰਤਾ ਸਹਿਤੀ ਹੋ ਰਿਹਾ। ਸਮਾਂ ਬਿਤਾਵਨ ਕਿਤਕ ਕੀਏ, ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਰਹਿ ਕੇ ਕੁਝ ਕੁ ਸਮਾਂ ਬਿਤਾਉਣਾ ਕੀਤਾ ਲਗਾਉਣਾ ਕੀਤਾ। ਮੁਖ ਤੇ ਤੂਸ਼ਣ ਹੋਏ, ਮੁਖੋਂ ਕਹਿੰਦੇ ਚੁੱਪ ਚਾਪ ਹੋ ਗਈ ਹੈ, ਕੁਝ ਨੀ ਕਹਿ ਰਹੇ ਹਨ। ਜਿਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਉਹ ਹੱਟ ਉੱਪਰ ਇਸ ਤਰ੍ਹਾਂ ਖੁੱਲ੍ਹਾ ਦਾਨ ਦੇ ਰਹੇ ਹੈ, ਅਤੇ ਕੁਝ ਸਮੇਂ ਤੋਂ ਬਾਅਦ ਫਿਰ ਇਹ ਬਟਾਲੇ ਸ਼ਹਿਰ ਤੋਂ ਚੱਲਦਾ ਹੋਇਆ ਸੁਲੱਖਣੀ ਜੀ ਦਾ ਜਿਹੜਾ ਪਿਤਾ ਹੈ ਮੂਲ ਚੰਦ ਹੈ, ਇਹਦੀ ਜਿਹੜੀ ਪਤਨੀ ਹੈ ਚੰਦੋ ਰਾਣੀ, ਦੋਵੇਂ ਜੀ ਆ ਗਏ ਸਨ। ਜਿਵੇਂ ਕੁਛ ਉਹ ਸਪੁੱਤਰੀ ਨੇ ਕਿਹਾ ਸੁਣਿਆ, ਉਹਨੂੰ ਸੁਣ ਕੇ ਫਿਰ ਇਹ ਕੁਝ ਗੁੱਸੇ ਜਿਹੇ ਹੋਏ ਸੀ, ਜਿਵੇਂ ਸੰਸਾਰੀ ਲੋਕ ਕਰਦੇ ਕਰਾਉਂਦੇ ਹੀ ਹੁੰਦੇ ਆ, ਚੱਲਦਾ ਹੀ ਹੈ ਸਿਲਸਿਲਾ। ਸੋ ਸਾਰਾ ਕਵੀ ਜੀ ਨੇ ਉਸੇ ਤਰ੍ਹਾਂ ਹੂ ਹੂ ਨਸ਼ਾ ਖਿਜਿਆ ਪ੍ਰਸੰਗ ਦੇ ਵਿੱਚ, ਕਥਾ ਵਿੱਚ, ਉਹ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ। ਜਿੰਨਾ ਕੁ ਸਮਾਂ ਆਪਾਂ ਨੀਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ। ਆਪਾਂ ਅੱਜ ਇੱਥੇ ਹੀ ਸਮਾਪਤੀ ਕਰਕੇ ਹੁਣ ਅਰਦਾਸ ਵੀ ਜੁੜੀਏ ਜੀ। ਸਦਨ ਗਈ ਪੁਨ ਆਪਣੇ, ਮਨ ਸਚਿੰਤ ਨਿਤ ਹੋਏ, ਸਮਾਂ ਬਿਤਾਵਨ ਕਿਤਕ ਕੀਏ, ਮੁਖ ਤੇ ਤੂਸ਼ਣ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਸ਼ੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਖੰਡ ਪਾਠ ਖੜਾਣਾ। ਵਾਰਕ